ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਸਵਈਆ ਕਰਨਾ ਗੁਰ ਜਾਚ ਸਦਾ ਸੁਖ ਦਾ ਮਨ ਕੇਰ ਵਿਕਾਰ ਕਰੋ ਹਰ ਨਾ ਹਰ ਨਾ ਭਜਨ ਭਵ ਕੋ ਕਰਤਾ ਮਹਿਮਾ ਗੁਣ ਕੈ ਪਰ ਹੋ ਸ਼ਰਨਾ ਸ਼ਰਨਾ ਮਨ ਆਨ ਹੰਕਾਰ ਤਜੋ ਥਿਰ ਹੋਤ ਨਹੀਂ ਤਨ ਮੈਂ ਤਰਨਾ ਤਰਨਾ ਜਗ ਸਿੰਧ ਸੁਖੈਨ ਚਹੋ ਕਹਿਣਾ ਲਖ ਬਾਦ ਕਹੋ ਕਰਨਾ ਕਰਨਾ ਗੁਰ ਜਾਚ ਸਦਾ ਸੁਖ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ। ਆਪਾਂ ਸੰਗਤ ਰੂਪ ਜੁੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਚਵਰ ਸਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਵਿਖੇ ਸੁਸਵਾਇਮਾਨ ਹੋ ਕੇ ਇਹ ਇਤਿਹਾਸ ਰਾਹੀਂ ਪ੍ਰਸੰਗ ਸਰਵਣ ਕਰਦੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਸੱਚਖੰਡ ਜਾਣਾ ਸੁਣ ਕੇ 33 ਕਰੋੜ ਦੇਵਤੇ, 84 ਸਿੱਧ, ਗੋਰਖਨਾਥ, ਮਛਿੰਦਰਨਾਥ, ਨੌਨਾਥ, ਹੋਰ ਜਿਹੜੇ ਮੁਸਲਮਾਨਾਂ ਦੇ ਕੋਈ ਮੰਨੇ ਪਰਮੰਨੇ ਹੋਏ ਪੀਰ ਹਨ, ਕੋਈ ਨੀਕ ਹਨ, ਇੱਥੇ ਸਨਾ ਰਿਸ਼ੀ ਮੁਨੀ ਸਾਰੇ ਮਹਾਰਾਜ ਦੇ ਦਰਸ਼ਨ ਕਰਨ ਲਈ ਆਏ ਹੈ ਅਤੇ ਮੱਥਾ ਟੇਕਣ ਵਾਸਤੇ ਆਏ। ਜਿਸ ਤਰ੍ਹਾਂ 33 ਕਰੋੜ ਦੇਵਤੇ ਨੇ ਮਨੁੱਖ ਸਰੀਰ ਬਦਲ ਕੇ ਮਨੁੱਖਾ ਸਰੀਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਰਮੇਸ਼ਰ ਰੂਪ ਦੇ ਵਿੱਚ ਸ਼ਲਾਘਾ ਕੀਤੀ, ਮਹਿਮਾ ਵਡਿਆਈ ਕੀਤੀ, ਉਹ ਸਾਰਾ ਪ੍ਰਸੰਗ ਆਪਾਂ ਬੜੇ ਵਿਸਾਰ ਨਾਲ ਸਰਵਣ ਕਰ ਲਿਆ ਸੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਿੱਚ ਮਹਾਰਾ ਆਪ ਆਦਿ ਰੂਪ ਹੋ, ਸਾਰਿਆਂ ਵਿੱਚ ਵਿਰਾਜਮਾਨ ਹੋ ਰਹੇ ਹੋ, ਚੰਦਰਮਾ ਵਿੱਚ ਆਪ ਜੀ ਦੀ ਹੀ ਸੁੰਦਰ ਕ੍ਰਾਂਤੀ ਹੈ, ਸੁੰਦਰਤਾ ਹੀ ਹੈ, ਸੂਰਜ ਦੇ ਵਿੱਚ ਆਪ ਹੀ ਰੋਸ਼ਨੀ ਰੂਪ ਹੋ ਕੇ ਸਜ ਰਹੇ ਹੋ, ਜਿਹੜੀ ਹਵਾ ਹੈ ਉਹਦੇ ਵਿੱਚ ਜਿਹੜੀ ਚੱਲਣ ਸ਼ਕਤੀ ਹੈ, ਭਾਵ ਹਵਾ ਵਿੱਚ ਆਪ ਵੇਗਵਾਨ ਪ੍ਰਵਾਹ ਰੂਪ ਵੇਗ ਰੂਪ ਹੋ ਰਹੇ ਹੋ, ਪਾਣੀ ਵਿੱਚ ਦਰਵੀ ਰੂਪ ਹੋ ਰਹੇ ਹੋ, ਪਾਣੀ ਨੀਵੇਂ ਥਾਂ ਨੂੰ ਢਲਦਾ ਹੈ ਇਸ ਤਰ੍ਹਾਂ ਦਰਵੀ ਭੂਤ ਹੋ ਰਹੇ ਹੋ, ਆਕਾਸ਼ ਵਿੱਚ ਵਿਸਥਾਰ ਰੂਪ, ਧਰਤੀ ਵੀ ਅਨੂਪ ਧੀਰਜ ਰੂਪ, ਅੱਗ ਦੇ ਵਿੱਚ ਗਰਮੈਸ਼ ਰੂਪ, ਸਮੁੰਦਰਤਾ ਵਿੱਚ ਡੂੰਘਾਈ ਰੂਪ, ਜਿਹੜੇ ਕੋਈ ਵੇਦ ਪਾਠੀ ਹੈ ਜਿਨ੍ਹਾਂ ਨੇ ਪੜ੍ਹ ਪੜ੍ਹ ਕੇ ਵੇਦ ਕੰਠ ਕੀਤੇ, ਉਹਨਾਂ ਵਿਪਰਾਂ ਵਿੱਚ ਤੁਸੀਂ ਸੰਤੋਖ ਰੂਪ ਦੇ ਵਿੱਚ, ਜਿਹੜੇ ਸ਼ਸਤਰਧਾਰੀ ਸੂਰਵੀਰ ਹੈ ਉਹਨਾਂ ਵਿੱਚ ਸੂਰਮਤਾਈ ਰੂਪ ਹੋ ਕੇ, ਬੈਸਾਂ ਵਿੱਚ ਵਣਜ ਰੂਪ ਹੋ ਕੇ, ਸ਼ੂਦਰਾਂ ਵਿੱਚ ਸੇਵਾ ਰੂਪ ਹੋ ਕੇ ਸਵਾਏ ਮਾਨ ਹੋ ਰਹੇ, ਜਿਹੜੇ ਕੰਗਾਲ ਲੋਕ ਉਹਨਾਂ ਵਿੱਚ ਕੰਗਾਲਤਾਈ ਗਰੀਬੀ ਰੂਪ ਹੋ ਕੇ ਸਵਾਏ ਮਾਨ, ਜਿਹੜੇ ਕੋਈ ਦਾਤੇ ਹੈ ਉਹਨਾਂ ਵਿੱਚ ਦਾਤਾ ਰੂਪ ਹੋ ਕੇ, ਭਿਖਾਰੀਆਂ ਵਿੱਚ ਜਾਚਣਾ ਰੂਪ ਹੋ ਕੇ, ਰਾਜਿਆਂ ਵਿੱਚ ਰਾਜਾ ਰੂਪ ਰਾਜ ਰੂਪ ਹੋ ਕੇ ਸਵਾਏ ਮਾਨ, ਜਿਹੜੇ ਕੋਈ ਟਿਕੇ ਹੋਏ ਉਹਨਾਂ ਸਥਿਤੀ ਰੂਪ ਹੋ ਕੇ, ਜਿਹੜੇ ਕੋਈ ਵਿਚਰਨ ਵਾਲੇ ਉਹਨਾਂ ਵਿੱਚ ਤੁਰਨ ਫਿਰਨ ਵਾਲੇ ਹੋ ਕੇ, ਜਿਹੜੇ ਕੋ ਕਿਰਪਾਲੂ ਦਿਆਲੂ ਕਿਰਪਾ ਦੇ ਕਰ ਉਹਨਾਂ ਵਿੱਚ ਦਇਆ ਸਰੂਪ ਹੋ ਕੇ, ਜਿਹੜੇ ਕੋ ਕਰੜੇ ਸੁਭਾਅ ਵਾਲੇ ਉਹਨਾਂ ਵਿੱਚ ਕਰੂਰਤਾਈ ਕਠਿਨਾਈ ਰੂਪ ਹੋ ਕੇ ਸਵਾਏ ਮਾਨ ਹੈ। ਇਸ ਤਰ੍ਹਾਂ ਆਪ ਜੀ ਦੀ ਵਡਿਆਈ ਕੀਤੀ ਵੀ ਇਹ ਕਿਹਨਾਂ ਨੂੰ ਪ੍ਰਤੀਤ ਹੁੰਦਾ, ਕਿਹਨਾਂ ਨੂੰ ਸਮਝਦਾ, ਜਿਹਨਾਂ ਨੂੰ ਯਥਾਰਥ ਗਿਆਨ ਹੈ, ਨਿਸ਼ਾਰਥ ਸਮਝ ਹੈ, ਤਤ ਗਿਆਨ ਮਾਨਵੂ ਸੋ ਤਾਂ ਹੀ ਐਸ ਪਾਸ ਦਾ, ਜਿਹਨਾਂ ਨੂੰ ਤਤ ਨੂੰ ਸਿਧਾਂਤ ਦੀ ਗਿਆ ਤਾਂ ਯਥਾਰਥ ਰੂਪ ਪਰਮੇਸ਼ਰ ਦੀ ਗਿਆ ਮਾ ਸਮਝ ਹੈ, ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਵੀ ਸਾਰਿਆਂ ਵਿੱਚ ਇਸ ਰੂਪ ਵਿੱਚ ਆਪ ਸਵਾਏ ਮਾਨ ਹੋ। ਇਸ ਤਰ੍ਹਾਂ ਮਹਿਮਾ ਵਡਿਆਈ ਕਰਕੇ ਇਹ ਸਾਰੇ ਸ਼ਾਂਤ ਹੋ ਗਏ ਹੈ। ਉਦੋਂ ਬਾਅਦ ਕੀ ਦੇਖਿਆ ਜਾ ਰਿਹਾ, ਦਸੋ ਦਸਾਂ ਤੋਂ ਹਰ ਰਸਤੇ ਵਿੱਚੋਂ ਜਿਹੜੇ ਰਾਹੀ ਪਾਉਂਦੀ ਹੈ ਮੁਸਾਫਰ ਹੈ, ਜਿਨ੍ਹਾਂ ਨੂੰ ਪਤਾ ਚੱਲਿਆ ਸਭ ਸਤਿਗੁਰੂ ਜੀ ਦੇ ਅੰਤਮ ਦਰਸ਼ਨ ਕਰਨ ਲਈ ਜਿੱਥੇ ਬਣ ਬਣ ਕੇ ਆ ਰਹੇ ਹੈ। ਕਵੀ ਜੀ ਨੇ ਲਿਖਿਆ ਵੀ ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਆ ਰਹੀ ਵੀ ਕਿੰਨੇ ਕੁ ਆਏ, ਉਹ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਚਾਰ ਛਪੇਰੇ ਤੰਬੂ ਲੱਗੇ ਪਏ ਹੈ। ਰਾਤ ਦੇ ਸਮੇਂ ਸਾਰਿਆਂ ਨੇ ਜਾਗਣਾ ਕੀਤਾ, ਗੁਰੂ ਮਹਾਰਾਜ ਦੀ ਮਹਿਮਾ ਵਿੱਚ ਹੀ ਜੁੜੇ ਗਏ। ਜਦੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ ਫਿਰ ਗੁਰੂ ਨਾਨਕ ਸਾਹਿਬ ਜੀ ਮੁੱਖ ਤੋਂ ਬੋਲੇ ਵੀ ਚੰਦਨ ਦੇ ਸਹਿਜ ਜਿਹੜਾ ਕੋਈ ਕਪੂਰ ਹੈ, ਉਹ ਗੁਲਾਬ ਹੈ, ਕਸਤੂਰੀ ਹੈ, ਸਾਰਾ ਕੁਛ ਕਸਾ ਕੇ ਰੁੜ ਕੇ ਛੇਤੀ ਕਰੋ, ਉਹ ਸਾਰੀਆਂ ਸੁਗੰਧੀਆਂ ਜਿਹੜੀਆਂ ਉਹਨਾਂ ਨੂੰ ਮਹਿਕਾ ਦਿਓ, ਛਿੜਕ ਦਿਓ ਸਾਰੇ ਇੱਧਰ ਉੱਧਰ ਘਰ ਦੇ ਵਿੱਚ। ਇਸੇ ਤਰ੍ਹਾਂ ਜਿੱਥੇ ਅਸੀਂ ਪੰਜ ਭੌਤਿਕ ਸਰੀਰ ਤਿਆਗਣਾ ਉੱਥੇ ਵੀ ਆਸਣ ਲਾ ਦਿਓ ਅਤੇ ਸਾਰੇ ਸਤਨਾਮ ਵਾਹਿਗੁਰੂ ਦਾ ਕੀਰਤਨ ਕਰੋ, ਜਸ ਕਰੋ। ਜਿਹੜੇ ਕੋਈ ਤੁਹਾਡੇ ਵਿੱਚੋਂ ਵੀ ਕੋਈ ਵੇਦ ਪੜ੍ਹੇ ਉਹ ਵੇਦਾਂ ਦਾ ਪਾਠ ਕਰਨ ਲੱਗ ਜਾਣ। ਇਸੇ ਤਰ੍ਹਾਂ ਜਿਹੜੇ ਕੋਈ ਸ਼ਬਦ ਬਾਣੀ ਨੂੰ ਪੜ੍ਹਨ ਸੁਣਨ ਵਾਲੇ ਸ਼ਬਦ ਬਾਣੀ ਪੜ੍ਹਨ ਲੱਗ ਜਾਣ, ਜਿਨ੍ਹਾਂ ਨੂੰ ਨਹੀਂ ਕੁਛ ਆਉਂਦਾ ਉਹ ਸਤਨਾਮ ਵਾਹਿਗੁਰੂ ਹੀ ਜਪੀ ਜਾਓ, ਜਨਮਾਂ ਜਨਮਾਂ ਦੇ ਭੱਜਰ ਪਾਪ ਲਾ ਲਓ। ਇਸ ਤਰ੍ਹਾਂ ਹਰ ਪਾਸੇ ਮਹਾਰਾਜ ਦੇ ਉਹ ਆਗਿਆ ਕਰਨ ਤੋਂ ਕੋਈ ਵਾਹਿਗੁਰੂ ਬਾਰੇ ਜਪਣ ਲੱਗ ਗਿਆ, ਕੋਈ ਬਾਣੀ ਪੜ੍ਹਨ ਲੱਗ ਪਿਆ ਹੈ, ਜਿਹੜਾ ਕੋਈ ਧਾਰਮਿਕ ਪੁਸਤਕ ਪੜ੍ਹਿਆ ਉਹ ਗਿਆਨਮਈ ਸਲੋਕ ਪੜ੍ਹਨ ਲੱਗ ਗਿਆ, ਤਨ ਕਰਨ ਲੱਗ ਪਿਆ ਹੈ। ਇਸ ਤਰ੍ਹਾਂ ਮਹਾਰਾਜ ਦਾ ਸੱਚਖੰਡ ਗੁਣ ਕਰਨ ਦਾ ਸਮਾਂ ਜਾਣ ਕੇ ਸਾਰੇ ਵਿਰਾਗ ਦੇ ਵਿੱਚ ਵੀ ਹਨ ਅਤੇ ਸਾਰੇ ਹੀ ਸ਼ਬਦ ਬਾਣੀ ਵਿੱਚ ਵੀ ਜੁੜ ਰਹੇ ਹਨ। ਜਿਸ ਤਰ੍ਹਾਂ ਫਿਰ ਗੁਰੂ ਮਹਾਰਾਜ ਜੀ ਨੇ ਜਾਂ ਦੇਖ ਕੇ ਉਪਰਾਮ ਜੇ ਦੇਖ ਕੇ ਅੱਖਾਂ ਵਿੱਚ ਅਥਰੂ ਜੇ ਘੇਰਦੇ ਹੋਏ ਦੇਖ ਕੇ ਸਾਰਿਆਂ ਨੂੰ ਉਪਦੇਸ਼ ਦਿੱਤਾ ਸੀ ਵੀ ਇਹ ਕੀ ਕਰ ਰਹੇ ਹੋ ਤੁਸੀਂ। ਉਹ ਆਖਰੀ ਲਫ਼ਜ਼ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣ ਵਾਸਤੇ ਕਹੇ ਸਨ ਉਹ ਅੱਜ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਖੋਲ੍ਹ ਖੋਲ੍ਹ ਕੇ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ, ਮੱਲਾ ਕੇ ਸੁਣੀਏ ਜੀ, ਕਰਨਾ ਗੁਰ ਜਾਚ ਸਦਾ ਸੁਖ ਦਾ। ਇਸ ਤਰ੍ਹਾਂ ਜਿਹੜਾ ਅੰਦਰਲਾ ਸਾਡਾ ਜੀਵ ਆਤਮਾ ਹੈ ਉਹਨੂੰ ਸਿੱਖਿਆ ਦੇ ਰਹੇ ਇਹ ਅੰਦਰਲੇ ਜੀਵ ਆਤਮਾ ਜਿਹੜੀ ਗੁਰੂ ਮਹਾਰਾਜ ਦੀ ਕਰਨਾ ਕੀ ਹੈ ਮਿਹਰ ਹੈ, ਇਹਨੂੰ ਤੂੰ ਹਮੇਸ਼ਾ ਕਹਿੰਦੇ ਮੰਗਿਆ ਕਰ। ਇਹ ਅੰਦਰਲੇ ਜੀਵ ਆਤਮਾ ਤੂੰ ਬਾਕੀ ਤਾਂ ਬਹੁਤ ਕੁਛ ਮੰਗੀ ਜਾਂਦਾ ਹੈ ਵੀ ਹੇ ਪਰਮੇਸ਼ੁਰ ਆਹ ਦਿਓ ਆਹ ਦਿਓ, ਪਰ ਫਿਰ ਹੀ ਕਹਿੰਦਾ ਵੀ ਹੇ ਗੁਰੂ ਮੇਰੇ 'ਤੇ ਤੂੰ ਮਿਹਰ ਕਰ, ਕਿਰਪਾ ਕਰ, ਰਹਿਮਤ ਕਰ, ਬਖਸ਼ਿਸ਼ ਕਰ। ਇਸ ਕਰਕੇ ਕਹਿੰਦੇ ਹੇ ਮੇਰੇ ਅੰਦਰਲੇ ਜੀਵ ਆਤਮਾ, ਤੂੰ ਗੁਰੂ ਮਹਾਰਾਜ ਗੁਰੂ ਨਾਨਕ ਕੋਲੋਂ ਹਮੇਸ਼ਾ ਮਿਹਰ ਮੰਗਿਆ ਕਰ, ਕਿਰਪਾ ਮੰਗਿਆ ਕਰ, ਕਿਉਂਕਿ ਜਿਹੜੀ ਗੁਰੂ ਕੀ ਮਿਹਰ ਮੰਗਣੀ ਹੈ ਸਦਾ ਸੁਖਦਾਤੀ ਹੈ, ਸੁਖਦਾਈ ਸੁਖ ਬਖਸ਼ਣ ਵਾਲੀ ਹੈ। ਮਨ ਕੇਰ ਬਿਕਾਰ ਕਰੋ ਹਰ ਨਾਲ ਹੀ ਕਹਿੰਦੇ ਮਨ ਦੇ ਅੰਦਰ ਜਿਹੜੇ ਕੋਈ ਮਾੜੇ ਫੁਰਨੇ ਇਹਨਾਂ ਨੂੰ ਵੀ ਹੇ ਅੰਦਰਲੇ ਜੀਵ ਤੂੰ ਨਾਸ਼ ਕਰ, ਇਹਨਾਂ ਦਾ ਵੀ ਖਹਿੜਾ ਛੜ, ਮਾੜੇ ਫੁਰਨੇ ਨਾ ਕਰਿਆ ਕਰ ਮੇਰੇ ਮਨਾ ਹੇ ਜੀਵ। ਹਰ ਨਾ ਭਜਨੋ ਭਵ ਕੋ ਕਰਤਾ, ਜਿਹੜਾ ਵਾਹਿਗੁਰੂ ਨੂੰ ਨਾ ਚੇਤੇ ਕਰਨਾ, ਨਾ ਭਜਨਾ, ਨਾ ਚੇਤੇ ਕਰਨਾ, ਨਾ ਸਿਮਰਨ ਕਰਨਾ ਹੈ ਨਾ, ਇਹ ਤਾਂ ਕਹਿੰਦੇ ਭਵ ਕੋ ਕਰਤਾ। ਸੰਸਾਰ ਨੂੰ ਕਹਿੰਦੇ ਸਤ ਕਰਕੇ ਪ੍ਰਤੀਤ ਕਰਾਉਣ ਵਾਲਾ ਹੈ ਵੀ ਇਹ ਸੰਸਾਰ ਸੱਚਾ ਹੈ। ਜਿਹੜਾ ਕੋਈ ਵਾਹਿਗੁਰੂ ਦਾ ਭਜਨ ਸਿਮਰਨ ਕਰਨ ਲੱਗ ਜਾਂਦਾ ਉਹਨੂੰ ਸੰਸਾਰ ਅਸਤ ਰੂਪ ਵਿੱਚ ਪ੍ਰਤੀਤ ਹੋਣ ਲੱਗ ਜਾਂਦਾ ਹੈ। ਫਿਰ ਤਾਂ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮੰਡਪ, ਇਸ ਤਰ੍ਹਾਂ ਕਹਿਣ ਲੱਗ ਪੈਂਦੇ ਆਪਣੇ ਜ਼ਬਾਨ ਤੋਂ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਭਜਨ ਸਿਮਰਨ ਨਾ ਕਰਨਾ, ਨਾ ਚੇਤੇ ਕਰਨਾ, ਇਹ ਭਾਵ ਸੰਸਾਰ ਦੇ ਵਿੱਚ ਭਾਵ ਕੀ ਜਨਮ ਮਰਨ ਨੂੰ ਕਰਤਾ, ਜਨਮ ਮਰਨ ਨੂੰ ਦੇਣ ਵਾਲਾ ਹੈ। ਮਹਿਮਾ ਗੁਣ ਕੈ ਪਰ ਹੋ ਸ਼ਰਨਾ, ਇਸ ਕਰਕੇ ਹੇ ਮੇਰੇ ਅੰਦਰਲੇ ਜੀਵ ਆਤਮਾ, ਗੁਰੂ ਨਾਨਕ ਸਾਹਿਬ ਦੀ ਮਹਿਮਾ ਗੁਣ ਕੀ ਵਿਚਾਰ ਕਰਕੇ, ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਪਿਆਰ ਹੋ ਪੈ ਜਾ। ਸ਼ਰਨਾ ਮਨ ਆਨ ਹੰਕਾਰ ਤਜੋ, ਇਸ ਕਰਕੇ ਹੇ ਮੇਰੇ ਅੰਦਰਲੇ ਜੀਵ ਆਤਮਾ, ਕਹਿੰਦੇ ਮਨ ਨੂੰ ਸ਼ਰਨ ਵਿੱਚ ਲਿਆ ਕੇ ਜਿਹੜਾ ਹੋ ਮੈਂ ਹੰਕਾਰ ਉਹ ਤੂੰ ਛੱਡ ਦੇਣਾ ਕਰ। ਫਿਰ ਹੋਤ ਨਹੀਂ ਤਨ ਮੈਂ ਤਰਨਾ, ਕਿਉਂਕਿ ਸਰੀਰ ਦੇ ਵਿੱਚ ਜਿਹੜਾ ਕੋਈ ਤਰਨਾ ਕੀ ਚੰਚਲ ਮਨ ਹੈ ਕਦੇ ਇਸਤ ਨਹੀਂ ਹੁੰਦਾ ਹੈ, ਜਾਂ ਤਰਨਾ ਨਾ ਜਵਾਨ ਅਵਸਥਾ ਹੁੰਦਾ ਸਰੀਰ ਦੇ ਵਿੱਚ, ਜਿਹੜੀ ਜਵਾਨ ਅਵਸਥਾ ਕਦੇ ਇਸਤ ਨਹੀਂ ਹੁੰਦੀ ਹੈ, ਟਿੱਕੇ ਨਹੀਂ ਰਹਿੰਦੀ ਹੈ। ਇਹ ਜਵਾਨ ਅਵਸਥਾ ਸਰੀਰ ਵਿੱਚ ਆਉਂਦੀ ਵੀ ਹੈ ਅਤੇ ਜਾਂਦੀ ਵੀ ਹੈ, ਹਨੇਰੀ ਵਾਂਗੂ ਆਉਂਦੀ ਹੈ, ਹਨੇਰੀ ਵਾਂਗੂ ਚਲੀ ਜਾਂਦੀ ਹੈ। ਕਦੋਂ ਆਉਂਦੀ ਹੈ ਉਦੋਂ ਵੀ ਨਹੀਂ ਪਤਾ ਚੱਲਦਾ, ਜਦੋਂ ਜਾਂਦੀ ਹੈ ਉਦੋਂ ਵੀ ਜਵਾਨ ਅਵਸਥਾ ਦਾ ਪਤਾ ਨਹੀਂ ਲੱਗਦਾ ਹੈ। ਇਹ ਤਾਂ ਲੱਛਣ ਜੇ ਹੈ, ਜਦੋਂ ਕੰਨਾਂ ਵਿੱਚੋਂ ਘੱਟ ਸੁਣਨਾ ਸ਼ੁਰੂ ਹੋ ਜਾਂਦਾ ਹੈ, ਅੱਖਾਂ ਵਿੱਚੋਂ ਘੱਟ ਦਿਸਣਾ ਸ਼ੁਰੂ ਹੋ ਜਾਂਦਾ ਹੈ, ਹੱਥ ਜੇ ਅਤੇ ਪੈਰ ਜੇ ਕੰਬਣ ਲੱਗ ਜਾਂਦੇ, ਜਵਾਨ ਵੀ ਥਿੜਕਣ ਲੱਗ ਜਾਂਦੀ ਹੈ, ਦੰਦ 'ਚ ਨਿਕਲਣ ਲੱਗ ਜਾਂਦੇ, ਇਸ ਤਰ੍ਹਾਂ ਤਰ੍ਹਾਂ ਦੇ ਰੋਗ ਆ ਘੇਰਦੇ। ਫਿਰ ਕਹਿੰਦੇ ਵੀ ਇਹ ਜਵਾਨੀ ਚਲੀ ਗਈ, ਬੁੱਢਪੁਣਾ ਆ ਗਿਆ ਹੈ। ਇਸ ਤਰ੍ਹਾਂ ਕਹਿੰਦੇ ਸਰੀਰ ਦੇ ਵਿੱਚ ਜਿਹੜਾ ਜਵਾਨੀਪੁਣਾ ਇਹ ਵੀ ਸਦਾ ਇਸਤਤ ਨਹੀਂ ਰਹਿੰਦਾ ਹੈ। ਇਸ ਤਰ੍ਹਾਂ ਸਰੀਰ ਦੇ ਵਿੱਚ ਜਿਹੜਾ ਚੰਚਲ ਮਨ ਹੈ ਇਹ ਵੀ ਟਿਕ ਨਹੀਂ ਰਹਿੰਦਾ ਹੈ। ਇਹ ਬਾਂਦਰ ਨੂੰ ਚਲਦਲ ਪਦਰ ਪਤਾਕ ਪੱਟ ਦਾਮਨ ਕੱਛ ਮਾਤ ਭੂਰ ਦੂਰ ਦੀਪਕਾਇਆ ਮਨ ਬਿਰਤ ਅਨਾਥ ਮਨ ਦੀ ਹਾਲਤ ਇਹ ਹੈ। ਇਸ ਕਰਕੇ ਹੇ ਜੇ ਤੂੰ ਪਰਮੇਸ਼ਰ ਦਾ ਭਜਨ ਸਿਮਰਨ ਕਰਕੇ ਲਾ ਹਾਲ ਹੈ ਕਿ ਅੰਦਰਲੇ ਆਪਣੇ ਜੀਵ ਆਤਮਾ ਨੂੰ ਕਹਿ। ਦੂਜਾ ਇਹਦਾ ਇਸ ਤਰ੍ਹਾਂ ਬਦਮਾ ਰੂਪ ਦੇ ਵਿੱਚ ਕਰਕੇ ਵੀ ਅਰਥ ਕਰ ਲੈਂਦੇ ਵੀ ਜਿਹੜਾ ਕਥਾ ਸੁਣਨ ਵਾਲਾ ਸਰੋਤਾ ਹੈ ਨਾ, ਉਹਨੂੰ ਕਵੀ ਕਹਿ ਰਿਹਾ ਹੈ ਇਹਨੇ ਦਾ ਕਥਾ ਨਾ ਸੁਣਨ ਨਾਲ ਤੂੰ ਗੁਰੂ ਦੀ ਮਿਹਰ ਵੀ ਮੰਗ। ਇਹ ਕਥਾ ਸੁਣਨ ਵਾਲੇ ਵੀ ਗੁਰੂ ਨਾਨਕ ਸਾਹਿਬ ਮੈਂ ਕਥਾ ਸੁਣਿਆ, ਮੇਰੇ 'ਤੇ ਤੂੰ ਮਿਹਰ ਕਰ, ਦਇਆ ਕਰ, ਕਿਰਪਾ ਕਰ, ਕਿਉਂਕਿ ਗੁਰੂ ਕੀ ਕਿਰਪਾ ਸੁਖਦਾਈ ਹੈ। ਅਤੇ ਇਸੇ ਤਰ੍ਹਾਂ ਮਨ ਦੇ ਵਿਕਾਰ ਵੀ ਨਾਸ਼ ਕਰ ਕਥਾ ਸੁਣਨ ਵਾਲੇ ਸਰੋਤੇ, ਅਤੇ ਵਾਹਿਗੁਰੂ ਦਾ ਭਜਨ ਵੀ ਕਰ, ਕਿਉਂਕਿ ਨਾ ਭਜਨ ਕਰਨਾ ਇਹ ਸੰਸਾਰ ਨੂੰ ਅਸਤ ਸਤ ਕਰਕੇ ਪ੍ਰਤੀਤ ਕਰਾਉਣ ਵਾਲਾ ਹੈ। ਅਤੇ ਮਹਿਮਾ ਨੂੰ ਵਿਚਾਰ ਕਰ ਅਤੇ ਗੁਰੂ ਨਾਨਕ ਦੀ ਤੂੰ ਸ਼ਰਨ ਪੈ ਜਾ ਸਰੋਤੇ, ਕਿਉਂਕਿ ਅਰਥ ਲਾ ਲੈਂਦੇ ਹਨ। ਤਰਨਾ ਜਗ ਸਿੰਧ ਸੁਖੈਨ ਚਹੋ, ਹੇ ਅੰਦਰਲੇ ਜੀਵ ਆਤਮਾ ਜੇ ਸੰਸਾਰ ਸਮੁੰਦਰ ਤੂੰ ਸੁਖਾ ਤਰਿਆ ਚਾਹੁੰਦਾ ਹੈ। ਕਹਿਣਾ ਲਖ ਬਾਦ ਗਹੋ ਕਰਨਾ, ਫਿਰ ਜਿਹੜਾ ਕਹਿੰਦੇ ਜਵਾਨ ਤੋਂ ਕਹੀ ਜਾਣਾ ਹੈ, ਐਵੇਂ ਕਥਨ ਕਰੀ ਜਾਣਾ, ਇਹਨੂੰ ਤਾਂ ਵਿਅਰਥ ਜਾਣ, ਇਹ ਤਾਂ ਐਵੇਂ ਬਕਵਾਸ ਜਾਣ, ਅਤੇ ਜਿਹੜਾ ਕਰਨਾ ਉਹਨੂੰ ਤੂੰ ਗ੍ਰਹਿਣ ਕਰਨ, ਕਰਨੀ ਨੂੰ ਪਕੜ, ਭਾਵੇਂ ਐਵੇਂ ਕਹੀ ਨਾ ਜਾ, ਅਮਲ ਕਰ। ਆਮ ਜ਼ਿਆਦਾ ਮਨੁੱਖ ਕਹਿੰਦਾ ਜ਼ਿਆਦਾ ਹੈ, ਕਰਦਾ ਘੱਟ ਹੈ, ਅਮਲ ਜ਼ਿਆਦਾ ਘੱਟ ਹੈ, ਕਹਿਣਾ ਜ਼ਿਆਦਾ ਹੈ। ਉਹ ਜਿਹੜੇ ਕੋਈ ਜ਼ਿਆਦਾ ਕਹਿੰਦੇ ਨੇ ਅਤੇ ਕਰਦੇ ਨਹੀਂ, ਉਹਨਾਂ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਹੈ। ਇਉਂ ਜਿਹੜਾ ਕੋਈ ਕਮਾਈ ਤੋਂ ਬਗੈਰ ਕਹਿਣਾ ਉਹ ਤਾਂ ਇਉਂ ਹੀ ਹੈ ਜਿਵੇਂ ਕੋਈ ਪੰਛੀਆਂ ਨੂੰ ਉਡਾਉਣ ਵਾਲੇ ਜੇ ਮਾਰਦੇ ਹੁੰਦੇ ਨਾ ਫੈਰ, ਜੇ ਉਹਦੇ ਨਾਲ ਪਟਾਕਾ ਜਿਹਾ ਬਹੁਤ ਤਕੜਾ ਪੈਂਦਾ ਹੈ, ਕੁਝ ਸਮੇਂ ਲਈ ਪੰਛੀ ਜੇ ਉੱਡ ਜਾਂਦੇ ਆ ਕੋਈ ਅਸਰ ਨਹੀਂ ਹੁੰਦਾ। ਇੱਕ ਹੁੰਦੀ ਹੈ ਪੱਕੀ ਗੋਲੀ, ਉਹ ਘੈਲ ਕਰਦੀ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਕਰਨਾ ਕਰਕੇ ਕਮਾਈ ਕਰਕੇ ਕਹਿਣਾ ਹੈ ਉਹਦਾ ਅਸਰ ਪੈਂਦਾ। ਜਿਵੇਂ ਫਰੀਦ ਜੀ ਨੇ ਪਹਿਲਾਂ ਕਮਾਈ ਕੀਤੀ, ਅਸਰ ਕੀਤਾ, ਕਮਾਇਆ, ਆਪ ਕਮਾਓ, ਉਭਰਾ ਉਪਦੇਸ਼ ਫੇਰ ਕਿਹਾ, ਅਤੇ ਝੱਟ ਬੱਚੇ 'ਤੇ ਅਸਰ ਪੈ ਗਿਆ ਸੀ, ਛੱਡ ਗਿਆ ਸਭ ਕੁਛ। ਇਸ ਕਰਕੇ ਕਥਾ ਸੁਣਨ ਵਾਲੇ ਨੂੰ ਕਹਿੰਦੇ ਆ ਵੀ ਤੂੰ ਕਥਾ ਜੀ ਸੁਣ ਕੇ ਅੱਗੇ ਨਾ ਕਹੀ ਜਾਈ, ਅੱਜ ਆਇਆ ਆ ਅੱਜ ਆਇਆ, ਸਗੋਂ ਕਰਨਾ ਕਹਿਣ ਕਰ, ਜੋ ਗੁਰੂ ਨਾਨਕ ਸੇ ਨੇ ਕਿਹਾ ਉਹਦੇ 'ਤੇ ਅਮਲ ਕਰ, ਉਸ ਕਰਤੱਵ ਨੂੰ ਤੂੰ ਗ੍ਰਹਿਣ ਕਰ, ਉਸ 'ਤੇ ਚੱਲ, ਉਹਨੂੰ ਤੂੰ ਧਾਰਨ ਕਰ, ਉਹਨੂੰ ਕਮਾਈ ਵਿੱਚ ਲਿਆ। ਦੋਹਰਾ ਸ੍ਰੀ ਗੁਰ ਦਰਸ਼ਨ ਦੇਵਹੀ। ਹਾਂ, ਅੱਗੇ ਪ੍ਰਸੰਗ ਸ਼ੁਰੂ ਕਰਦੇ ਹਨ ਵੀ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਸੰਗਤਾਂ ਵਿੱਚ ਬੈਠੇ ਹੋਏ ਦਰਸ਼ਨ ਬਖਸ਼ ਰਹੇ ਹਨ। ਸ਼ਾਂਤ ਰੂਪ ਘਨ ਗਿਆਨ, ਕੈਸੇ ਹਨ ਗੁਰੂ ਨਾਨਕ ਸਾਹਿਬ ਜੋ ਸੰਗਤਾਂ ਵਿੱਚ ਬੈਠੇ ਦਰਸ਼ਨ ਦੇ, ਕਹਿੰਦੇ ਉਹ ਸ਼ਾਂਤ ਸਰੂਪ ਹੈ, ਇੱਕ ਘਨ ਗਿਆਨ, ਇੱਕ ਰਸ ਗਿਆਨ ਸਰੂਪ ਹਨ। ਤੇ ਚਿੰਨ ਆਏ ਸਧਾਰਨ, ਦੁਬਾਰਾ ਸੰਗਤਾਂ ਵਿੱਚ ਦਰਸ਼ਨ ਦੇ ਰਹੇ ਸ਼ਾਂਤ ਸਰੂਪ, ਇੱਕ ਰਸ ਗਿਆਨ। ਉਸ ਸਮੇਂ ਜਿਹਦਾ ਸਧਾਰਨ ਨਾਮ ਹੈ ਗੁਰਸਿੱਖ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਪਹੁੰਚਿਆ ਹੈ। ਬੋਲਿਓ ਬੰਦੇ ਪਾਨ, ਦੋਵੇਂ ਹੱਥ ਜੋੜ ਕੇ ਇਸਨੇ ਉਹ ਬਚਨ ਬੋਲਿਆ, ਉਹ ਬਚਨ ਕਿਹਾ ਹੈ। ਚੌਪਈ ਚੰਦਨ ਮ੍ਰਿਗ ਮਦ ਸਕਲ ਕਸਾਏ, ਗੁਰੂ ਨਾਨਕ ਸਾਹਿਬ ਚੰਦਨ ਵੀ ਕਸਤੂਰੀ ਵੀ ਇਹ ਸਾਰੇ ਮੈਂ ਰਗੜੇ ਹਨ। ਭਲੀ ਭਾਂਤ ਘਰ ਕੋ ਸ਼ਿਰਕਾਏ, ਚੰਦਨ ਕਸਤੂਰੀ ਯਾਦ ਕਰ ਕੇ ਜਿੱਥੇ ਆਪ ਜੀ ਨੇ ਮਹਾਰਾਜ ਸਰੀਰ ਛੱਡਣਾ ਹੈ ਆਗਿਆ ਹੋਏ ਸੀ, ਉਹ ਘਰ ਦੇ ਵਿੱਚ ਮੈਂ ਛਿੜਕਾ ਕਰ ਦਿੱਤਾ ਇਹਨਾਂ ਸੁਗੰਧੀਆਂ ਦਾ। ਸਗਰੋ ਅਜਰ ਸੁਲੀਪ ਬਣਾਇਓ, ਘਰ ਤੋਂ ਬਾਹਰ ਜਿਹੜਾ ਵਿਹੜਾ ਹੈ ਉਹਨੂੰ ਵੀ ਚੰਗੀ ਤਰ੍ਹਾਂ ਲਿਪ ਕੇ, ਚੰਗੀ ਤਰ੍ਹਾਂ ਪੋਚਾ ਦੇ ਕੇ ਬਣਾ ਸਵਾਰ ਦਿੱਤਾ ਹੈ। ਸਭ ਸੁਗੰਧ ਨੀਕੇ ਮਹਿਕਾਇਓ, ਇਸ ਤਰ੍ਹਾਂ ਵਿਹੜੇ ਵਿੱਚ ਵੀ ਸਾਰੀਆਂ ਜਿਹੜੀਆਂ ਸੁਗੰਧੀਆਂ ਚੰਗੀ ਤਰ੍ਹਾਂ ਮਹਿਕਾ ਦਿੱਤੀਆਂ, ਖਲਾਰ ਦਿੱਤੀਆਂ ਹਨ। ਰਾਵਰ ਕੀ ਰਜਾਏ ਜਿਹ ਥਾਏ, ਇਹ ਗੁਰੂ ਨਾਨਕ ਸਾਹਿਬ ਜੀ ਜਿਸ ਜਗ੍ਹਾ ਵਿੱਚ ਆਪ ਜੀ ਦੀ ਆਗਿਆ ਹੈ ਸੀ ਮੈਨੂੰ, ਕਹਾ ਮ੍ਰਿਦੁਲ ਬਹੁ ਕੁਛਾ ਡਸਾਈ, ਉੱਥੇ ਮਾਰਾ ਬਹੁਤ ਹੀ ਜਿਹੜੀ ਕੋਮਲ ਜੀ ਕੁਸਾ ਹੈ ਉਹ ਦਬ ਜੀ ਮੈਂ ਬਿਛਾ ਦਿੱਤੀ ਹੈ। ਅਸ ਕਹਿਤੇ ਹੋ ਗਦ ਗਦ ਭੀ ਬਾਣੀ, ਇਸ ਤਰ੍ਹਾਂ ਦੇ ਵਚਨ ਕਹਿੰਦਿਆਂ ਕਹਿੰਦਿਆਂ ਸਧਾਰਨ ਦੀ ਜਿਹੜੀ ਬਾਣੀ ਗਦ ਗਦ ਹੋ ਗਈ, ਜਾਣੀ ਕਠਨ ਕੰਠ ਰੁਕ ਗਿਆ, ਗਲਾ ਭਰ ਆਇਆ ਹੈ। ਲੋਚਨ ਤੇ ਜਲ ਧਾਰ ਚਲਾਨੀ, ਇਹਨਾਂ ਵਿਰਾਗ ਵਿੱਚ ਸਧਾਰਨ ਗੁਰਸਿੱਖ ਆਇਆ, ਨੇਤਰਾਂ ਤੋਂ ਜਲਦੀਆਂ ਧਾਰਾਂ ਵਗਪੀਆਂ ਥਰੂ ਕਰਨ ਲੱਗ ਪਏ ਹਨ। ਕਿਤਕ ਸਿੱਖ ਤਬ ਠਾਂਡੇ ਦਰਸ਼ਨ, ਉਸ ਵੇਲੇ ਕੁਝ ਕੁ ਜਿਹੜੇ ਸਿੱਖ ਖੜੋਤੇ ਹੋਏ ਮਹਾਰਾਜ ਦੇ ਦਰਸ਼ਨ ਦਾਰ ਕਰੀ ਜਾ ਰਹੇ, ਬੈਠੇ ਕੇਤਿਕ ਦਰਸ਼ਨ ਪਰਸਨ, ਜਿਹੜੇ ਗੁਰਸਿੱਖ ਹੈ ਚੌਂਕੜੇ ਮਾਰ ਕੇ ਦਰਸ਼ਨ ਕਰੀ ਜਾ ਰਹੇ ਹਨ। ਸੁਣ ਕੇ ਸਭ ਹਿੰਨ ਕਰਨਾ ਠਾਨੀ, ਉਸ ਵੇਲੇ ਉਹ ਸਧਾਰਨ ਤੋਂ ਸੁਣ ਕੇ ਸਾਰਿਆਂ ਨੇ ਬੜੀ ਕਰਨਾ ਕੀਤੀ, ਬਰਾਗ ਜਾ ਕੀਤਾ ਹੈ। ਛੁੱਟ ਭਇਓ ਦ੍ਰਿਗ ਤੇ ਬਹੁ ਪਾਨੀ, ਜਿੱਥੇ ਸਧਾਰਨ ਗੁਰਸਿੱਖ ਦੇ ਨੇਤਰਾਂ ਵਿੱਚੋਂ ਜਲ ਪਿਆ, ਉੱਥੇ ਸਧਾਰਨ ਤੋਂ ਸੁਣ ਕੇ ਜਿੰਨੇ ਗੁਰਸਿੱਖ ਆ ਉਹਨਾਂ ਦੇ ਨੇਤਰਾਂ ਵਿੱਚੋਂ ਵੀ ਪਾਣੀ ਵਹਿ ਤੁਰਿਆ ਹੈ। ਜਨ ਕਰਨਾ ਰਸ ਬਹੁਤ ਸਰੀਰ, ਬਹੁਤ ਜਿਹੜੇ ਸਰੀਰ ਹੈ ਨਾ ਕਰਨਾ ਰਸ ਨੇ ਧਾਰਨ ਕਰ ਲਏ ਹਨ। ਧਰੇ ਬਸੂਰਤ ਹੋਏ ਅਧੀਰਾ, ਕਰਕੇ ਕਰਨਾ ਰਸ ਬਹੁਤੇ ਸਰੀਰਾਂ ਨੂੰ ਤੀਰ ਤੋਂ ਰਹਿਤ ਹੋ ਕੇ ਮਨੋ ਚੂਰ ਰਿਹਾ ਹੈ। ਗੁਰੂ ਗਿਆਨ ਘਨ ਪਿਖ ਸਭ ਤਾਈ, ਉਸ ਵੇਲੇ ਜੋ ਗੁਰੂ ਨਾਨਕ ਸਾਹਿਬ ਇੱਕ ਰਸ ਗਿਆਨ ਸਰੂਪ ਹੈ ਉਹ ਸਾਰਿਆਂ ਨੂੰ ਅਥਰੂ ਜੇ ਕੀਰਦਿਆਂ ਵੇਖ ਕੇ, ਸ੍ਰੀ ਮੁਖ ਤੇ ਮ੍ਰਿਦ ਗੇਰਾ ਅਲਾਈ, ਗੁਰੂ ਨਾਨਕ ਸਾਹਿਬ ਜੀ ਆਪਣੇ ਸਵਾਏ ਮਾਨ ਮੁਖ ਤੋਂ ਬਹੁਤ ਹੀ ਕੋਮਲ ਬਚਨ ਕਹੇ ਹਨ। ਤਨ ਸਨੇਹ ਸਭ ਝੂਠੋ ਜਾਨ, ਕਹਿੰਦੇ ਗੁਰਸਿੱਖੋ ਕਿਉਂ ਅੱਖਾਂ ਵਿੱਚੋਂ ਅਥਰੂ ਜੇ ਕੀਰ ਰਹੇ ਹੋ, ਇਹ ਸਾਰੇ ਸਰੀਰਾਂ ਦੇ ਜਿਹੜੇ ਪ੍ਰੇਮ ਪਿਆਰ ਮੋਹ ਹੈ ਸਭ ਝੂਠੇ ਮੂਠੇ ਜਾਣੋ, ਕਿਉਂ ਬਿਖਾਦ ਇਹ ਤੋਂ ਮਨ ਠਾਨ, ਸਰੀਰ ਨੂੰ ਵੀ ਹੁਣੇ ਚਲਾ ਜਾਏਗਾ, ਕਿਉਂ ਮਨ ਵਿੱਚ ਤੁਸੀਂ ਇੰਨਾ ਦੁੱਖ ਜਾ ਧਾਰਦੇ ਹੋ, ਦੇਹ ਮਿਲਨ ਵਿਛੜਨ ਇਸ ਭਾਂਤੀ, ਇਹ ਗੁਰਸਿੱਖ ਤੁਸੀਂ ਸਿਆਣੇ ਹੋ, ਜਿਹੜਾ ਇਹ ਦੇਹਾਂ ਦਾ ਇਸ ਤਰ੍ਹਾਂ ਮਿਲਣਾ ਤੇ ਵਿਛੜਨਾ ਇਹ ਬਣਿਆ ਹੋਇਆ ਹੀ ਹੈ। ਹੋਤ ਦਿਵਸ ਪੁੰਨ ਆਵੈ ਰਾਤੀ, ਇਹ ਕਹਿੰਦੇ ਸੂਰਜ ਚੰਨ ਤੋਂ ਦਿਨ ਉਹ ਆਉਂਦਾ ਹੈ, ਸੂਰਜ ਸ਼ਿਵ ਜਾਂਦਾ ਫਿਰ ਰਾਤ ਇਹ ਆਉਂਦੀ ਹੈ, ਇਸੇ ਤਰ੍ਹਾਂ ਦੇਹਾਂ ਦਾ ਮਿਲਣਾ ਵੀ ਹੋ ਜਾਂਦਾ ਹੈ ਤੇ ਸਿੰਦੇਹਾਂ ਦਾ ਵਿਛੜਨਾ ਵੀ ਹੋ ਜਾਂਦਾ ਦਿਨ ਰਾਤ ਵਾਂਗ। ਜੇ ਨਾਲ ਮਿਲੇ ਸ਼ਬਦ ਕੇ ਸੰਗਾ, ਹੇ ਗੁਰਸਿੱਖੋ ਜਿਹੜੇ ਕੋਈ ਪੁਰਸ਼ ਸ਼ਬਦ ਬਾਣੀ ਦੇ ਨਾਲ ਮਿਲੇ ਜਿਹੜੇ ਹਨ, ਰਹੇ ਸਦੀਵ ਰਾਜ ਤੇ ਰੰਗਾ, ਇਸ ਤਰ੍ਹਾਂ ਸ਼ਬਦ ਬਾਣੀ ਰਾਹੀਂ ਰੰਗ ਵਿੱਚ ਪ੍ਰੇਮ ਰੰਗ ਵਿੱਚ ਰਚ ਰਹੇ ਹਨ। ਦੀਨਹ ਵਿਛੜਹ ਬਹੁਰ ਕਦਾਏ, ਜਿਹੜੇ ਸ਼ਬਦ ਨਾਲ ਮਿਲੇ ਰਹਿੰਦੇ ਉਹ ਕਹਿੰਦੇ ਕਦੇ ਵੀ ਨਹੀਂ ਵਿਛੜਦੇ ਹਨ। ਜਾ ਨੀਰਹ ਮੈਂ ਨੀਰ ਸਮਾਈ, ਇਸ ਤਰ੍ਹਾਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ, ਉਹ ਵਾਹਿਗੁਰੂ ਵਿੱਚ ਹੀ ਉਹ ਸਮਾ ਜਾਂਦੇ ਹਨ। ਮੁਝ ਸੋ ਮਿਲਣੇ ਕੀ ਜਿਹ ਚਾਹੀ, ਮਹਾਰਾਜ ਕਹਿੰਦੇ ਗੁਰਸਿੱਖੋ ਧਿਆਨ ਨਾਲ ਸੁਣੋ, ਜੇ ਸਿੱਖ ਨੂੰ ਮੈਨੂੰ ਆ ਕੇ ਮਿਲਣ ਦੀ ਚਾਹਨਾ ਵੀ ਮੈਂ ਗੁਰੂ ਨਾਨਕ ਸਾਹਿਬ ਦੇ ਕੋਲ ਜਾਵਾਂ ਸਰੀਰ ਛੱਡ ਕੇ। ਸਦਾ ਵਿਛੜਨੋ ਭਾਵਹਿ ਨਾਹੀ, ਇਹਦੇ ਮਨ ਵਿੱਚ ਚੰਗਾ ਨਹੀਂ ਲੱਗਦਾ ਵੀ ਮੈਂ ਮਹਾਰਾਜ ਤੋਂ ਵਿਛੜਾ ਨਾ, ਸਦਾ ਮਹਾਰਾਜ ਦੇ ਨਾਲ ਰਹਾਂ। ਸੋ ਨਰ ਸ਼ਬਦ ਕਰਹਿ ਅਭਿਆਸੇ, ਇਹ ਉਹਨੂੰ ਇਹ ਉਪਦੇਸ਼ ਹੈ ਵੀ ਉਹ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਸ਼ਬਦ ਬਾਣੀ ਦਾ ਅਭਿਆਸ ਕਰੇ, ਬਾਣੀ ਪੜ੍ਹਦਾ ਰਹੇ, ਨਾਮ ਜਪਦਾ ਰਹੇ। ਸਰਵਨ ਮੰਨਨ ਨਿਤ ਪ੍ਰਤਨਿਧਿਆਸੇ, ਪਹਿਲਾਂ ਗੁਰੂ ਦੁਆਰਾ ਉਪਦੇਸ਼ ਸੁਣੇ, ਫਿਰ ਮੰਨਣ ਕਰੇ, ਭਰੋਸਾ ਕਰੇ, ਫਿਰ ਉਹਦੇ ਵਿੱਚ ਇਸਤਰੀ ਕਰੇ, ਉਹਦੇ ਤੇ ਅਮਲ ਕਰੇ। ਨਿਰਸੰਦੇਹ ਮਿਲੇ ਮੁਝ ਸੰਗਾ, ਮਹਾਰਾਜ ਕਹਿੰਦੇ ਗੁਰਸਿੱਖੋ ਉਸਨੂੰ ਕੋਈ ਸੰਸਾ ਕਰਨ ਦੀ ਲੋੜ ਨਹੀਂ, ਬਿਨਾਂ ਸੰਸੇ ਤੋਂ ਮੈਨੂੰ ਕਹਿੰਦੇ ਆ ਮਿਲੇਗਾ ਅਖੀਰ ਨੂੰ। ਬਹੁਰ ਨ ਵਿਛੜੈ ਹੋਇ ਇੱਕ ਰੰਗਾ, ਐਸਾ ਕਹਿੰਦੇ ਇੱਕ ਮਿਕ ਸਾਡੇ ਨਾਲ ਹੋ ਗਿਆ, ਮੁੜਿਆ ਹੋਇਆ ਮੁੜ ਕੇ ਵਿਛੜੇਗਾ ਨੀ, ਬਿਖਰਾ ਨਹੀਂ ਹੋਵੇਗਾ। ਤਾਤੇ ਤੁਮ ਅਬ ਤਜ ਹੋ ਬਿਖਾਦਾ, ਇਸ ਕਰਕੇ ਸਾਡੇ ਬਚਨਾਂ ਨੂੰ ਇਹ ਸੁਣ ਕੇ ਧਾਰ ਕੇ, ਹੁਣ ਜਿਹੜਾ ਤੁਸੀਂ ਵੀ ਅਸੀਂ ਸਰੀਰ ਛੱਡ ਜੇ ਆ ਮੋਹ ਪਿਆਰ ਜਾ ਕਰਕੇ ਤੁਸੀਂ ਬਿਖਾਦ ਰੱਖ ਧਾਰ ਰਹੇ ਹੋ, ਦੁੱਖ ਜਾ ਧਾਰਦੇ ਹੋ, ਇਹ ਛੱਡ ਦੇਵੋ। ਗਾਵੋ ਸ਼ਬਦ ਕਰੋ ਇਹ ਲਾਦਾ, ਬਾਣੀ ਦੇ ਸ਼ਬਦ ਗਾਓ ਤੇ ਆਨੰਦ ਧਾਰੋ, ਆਨੰਦ ਕਰੋ। ਦ੍ਰਿਸ਼ਟ ਮਾਨ ਜੋ ਸਰਬ ਪਸਾਰਾ, ਹੇ ਗੁਰਸਿੱਖੋ ਜਿੰਨਾ ਇਹ ਸੰਸਾਰ ਦਾ ਪਸਾਰਾ ਦਿਸਣ ਵਾਲਾ ਹੈ। ਨਾਸ਼ਵੰਤ ਸੋ ਲੇ ਹੋ ਵਿਚਾਰਾ, ਚੰਗੀ ਤਰ੍ਹਾਂ ਤੁਸੀਂ ਸੋਚ ਵਿਚਾਰ ਲਓ ਵੀ ਇਹ ਸਾਰਾ ਨਾਸ ਹੋਣ ਵਾਲਾ ਹੀ ਹੈ। ਹੋ ਤੋ ਵਿਪਰਜੈ ਥਿਰ ਨਾ ਰਹਾਈ, ਜਿਹੜਾ ਦ੍ਰਿਸ਼ਟ ਮਾਨਸ ਪਸਾਰਾ ਹੈ ਕਹਿੰਦੇ ਵਿਪਰਜਾ ਹੋ ਜਾਂਦਾ, ਉੱਟ ਹੋ ਜਾਂਦਾ ਹੈ, ਜੋ ਹੈ ਉਹ ਨਹੀਂ ਰਹਿੰਦਾ ਹੈ, ਇਸ਼ਤ ਨਹੀਂ ਰਹਿੰਦਾ ਹਮੇਸ਼ਾ। ਜੇ ਧਰੁਵ ਕਹਿਤ ਅਧਰੁਵ ਹੋਇ ਜਾਈ, ਇਹਨਾਂ ਨੂੰ ਅਸੀਂ ਕਹਿੰਦੇ ਵੀ ਇਹ ਧਰੁਵ ਹੈ, ਚੱਲ ਹੈ, ਅਟਲ ਹੈ, ਉਹ ਵੀ ਸਮਾਂ ਪਾ ਕੇ ਅਧਰੁਵ ਹੋ ਜਾਂਦੇ, ਨਾ ਅਟਲ ਅਨਸਥਿਰ ਹੋ ਜਾਂਦੇ ਹਨ, ਨਹੀਂ ਰਹਿੰਦੇ ਹਨ। ਸਸ ਸੂਰਜ ਪ੍ਰਕਾਸ਼ ਕਰਾਉ, ਦੇਖ ਲਓ ਆਕਾਸ਼ ਵਿੱਚ ਚੰਦਰਮਾ ਸੇ ਸੂਰਜ ਜਿਹੜੇ ਆ ਪ੍ਰਕਾਸ਼ ਕਰਦੇ ਹਨ। ਕਾਲ ਪਾਏ ਤਿੰਨ ਹੋਤ ਅਭਾਉ, ਕਹਿੰਦੇ ਸਮਾਂ ਪਾਇਆ ਸਮਾਂ ਆਇਆ, ਇਹਨਾਂ ਦਾ ਵੀ ਅਭਾਵ ਹੋ ਜਾਣਾ, ਇਹਨਾਂ ਨੇ ਪ੍ਰਕਾਸ਼ ਕੋਈ ਨਹੀਂ ਕਰਨਾ ਹੈ। ਜਦੋਂ ਪਰਲੋਂ ਦਾ ਸਮਾਂ ਜਿਹਾ ਆ ਗਿਆ, ਜਿਵੇਂ ਕਾਲਾ ਪੁੱਠਾ ਤਬਾਹ ਹੁੰਦਾ, ਇਸ ਤਰ੍ਹਾਂ ਇਹਨਾਂ ਨੇ ਕਾਲੇ ਤਵੇ ਵਰਗੇ ਬਣ ਜਾਣਾ, ਕੋਈ ਪ੍ਰਕਾਸ਼ ਨਹੀਂ ਇਹਨਾਂ ਵਿੱਚੋਂ ਆਉਣਾ ਹੈ। ਜੋ ਸਮੇਰ ਸਭ ਸੁਰਨ ਆਧਾਰਾ, ਇਹ ਗੁਰਸਿੱਖੋ ਜਿਹੜਾ ਸਮੇਰ ਪਰਬਤ ਸਾਰੇ ਦੇਵੀ ਦੇਵਤਿਆਂ ਦਾ ਸਹਾਰਾ ਹੈ। ਛੈ ਹੋਵਤ ਤਿੰਨ ਲੱਗੈ ਨ ਬਾਰਾ, ਕਿਤੇ ਸਮਾਂ ਆ ਗਿਆ ਨਾ ਉਹਨੂੰ ਵੀ ਨਾਸ ਹੁੰਦਿਆਂ ਦੇਰੀ ਨਹੀਂ ਲੱਗਣੀ ਹੈ। ਧਰਨੀ ਜਲ ਸਾਗਰ ਗੰਭੀਰ, ਇਸੇ ਤਰ੍ਹਾਂ ਜਿਹੜੀ ਹੈ 50 ਕਰੋੜ ਜੋਰੀਆਂ ਧਰਤੀ ਹੈ, ਬਹੁਤ ਵੱਡਾ ਪਾਣੀ ਹੈ, ਸਤ ਸਮੁੰਦਰਾਂ ਵਿੱਚ ਸਮੁੰਦਰ ਦੀਆਂ ਬੜਾ ਡੂੰਘਾ ਹੈ। ਅਗਰ ਕਾਲ ਸੋ ਧਾਰੈ ਨਤੀਰਾ, ਕਹਿੰਦੇ ਸਮੇਂ ਦੇ ਅੱਗੇ ਕਾਲ ਦੇ ਅੱਗੇ ਕੋਈ ਨੀ ਧੀਰ ਧਾਰਦਾ, ਜਦੋਂ ਸਮਾਂ ਆਉਂਦਾ ਸਭ ਖਤਮ ਹੋ ਜਾਂਦੇ ਹਨ। ਭਾਵਕ ਪਾਉਣ ਪਰਾਕਰਮ ਯੁਕਤਾ, ਇਸੇ ਤਰ੍ਹਾਂ ਜਿਹੜੀ ਅਗਨੀ ਹੈ ਤਰ੍ਹਾਂ ਤਰ੍ਹਾਂ ਦੀ ਪੌਣ ਹੈ, ਬੜੇ ਬਲ ਦੇ ਸਹਿਤ, ਕਿਉਂਕਿ ਜਿਹੜੀ ਪੌਣ ਹੈ ਵੀ ਬਲੀ ਬਲੀ ਹੈ, ਆ ਜਿਹੜੇ ਤਰਾ ਦਰੁਜੇ ਆ ਹੋਰ ਚੱਕ ਕਿਧਰੇ ਮਾਰਦੀ, ਜਦੋਂ ਚੱਕ ਲੈਂਦੀ ਹੈ ਜਦੋਂ ਅੱਗ ਆਪਣਾ ਬਲ ਵਰਤਦੀ ਉਹਨਾਂ ਸਭ ਸਲਾਹ ਮਾਰ ਚਾ ਦਿੰਦੀ ਹੈ। ਇਸ ਕਰਕੇ ਵੀ ਇਹ ਜਿਹੜੇ ਬੜੇ ਬਲ ਦੇ ਸਹਿਤ ਹੈ ਨਾ, ਪੌਣ ਤੇ ਅੱਗ ਆਦਿਕ, ਕਾਲ ਪਾਏ ਸੋ ਹੋਏ ਅਸ਼ਕਤਾ, ਕਹਿੰਦੇ ਸਮਾਂ ਪਾਏ ਇਹਨਾਂ ਦਾ ਸਮਾਂ ਆਇਆ, ਇਹ ਵੀ ਸ਼ਕਤੀ ਤੋਂ ਰਹਿਤ ਹੋ ਜਾਣਗੇ, ਇਹਨਾਂ ਵਿੱਚ ਕੋਈ ਬਲ ਨਹੀਂ, ਇਹ ਕੋਈ ਕੁਝ ਨਹੀਂ ਕਰ ਸਕਣਗੇ, ਉਹ ਕਾਲ ਦੇ ਅੱਗੇ, ਸਮੇਂ ਦੇ ਅੱਗੇ ਜਾਂ ਮੌਤ ਦੇ ਅੱਗੇ। ਇਹ ਵੀ ਸਭ ਅਗਨੀ ਉਗਨੀ ਹਵਾ ਹੋਈ ਕਿਧਰੇ ਖਤਮ ਹੋ ਜਾਏਗੀ। ਮਹਾਬਲੀ ਰਾਕਸ਼ ਜੇ ਰਾਜਾ, ਬੜੇ ਬੜੇ ਬੜੇ ਕਹਿੰਦੇ ਬਲੀ ਰਾਕਸ਼ਾਂ ਦੇ ਰਾਜੇ, ਕਾਲ ਡੰਕ ਸਭ ਕੇ ਸਿਰ ਗਾਜਾ, ਕਾਲ ਦਾ ਜਿਹੜਾ ਡੰਕ ਹੈ ਨਾ ਸਾਰਿਆਂ ਦੇ ਸਿਰ ਤੇ ਕਹਿੰਦੇ ਵੱਜਦਾ ਹੈ, ਕਾਲਿਆਂ ਦੇ ਸਿਰ ਤੇ ਕਾਲ ਗਜਦਾ ਹੈ। ਅਵਤਾਰ ਜਿਤੇ ਰਣ ਧੀਰ, ਹੋਰ ਤਾਂ ਹੋਰ ਕੀ ਹੈ, ਜਿਹੜੇ ਜੰਗ ਦੇ ਵਿੱਚ ਧੀਰ ਧਾਰੀ ਬੜੇ ਬੜੇ ਅਵਤਾਰ ਹਾਰ ਵੀ ਹੋਏ ਕਾਲ ਪਾਏ ਕੀ ਤਜਨ ਸਰੀਰਾ ਉਹਨਾਂ ਨੇ ਵੀ ਸਮਾਂ ਪਾ ਕੇ ਮੌਤ ਪਾ ਕੇ ਸਰੀਰਾਂ ਨੂੰ ਤਗਣਾ ਤਿਆਗਣਾ ਕੀਤਾ ਛੱਡਣਾ ਕੀਤਾ ਇੱਥੇ ਮਹਾ ਸਿੰਧ ਸੁਰ ਗੰਧਰਵ ਕਿੰਨਰ ਮਹਾਨ ਮਹਾਨ ਵੱਡੇ ਜਿਹੜੇ 84 ਸਿੱਧ ਸਿੱਧੀਆਂ ਵਾਲੇ 33 ਕਰੋੜ ਦੇਵ ਤੇ ਹੋਰ ਦੇਵਤਿਆਂ ਦੇ ਗੰਧਰਵ ਰਾਗੀ ਇਸੇ ਤਰ੍ਹਾਂ ਕਿੰਨਰ ਜਿਹੜੇ ਕੋਈ ਦੇਵਤਿਆਂ ਦੇ ਉਹ ਸਾਜਾਂ ਨੂੰ ਵਜਾਉਣ ਵਾਲੇ ਜਾਂ ਦੇਵਤਿਆਂ ਅੱਗੇ ਕਿੰਨਰ ਨਿਰਤਕਾਰੀ ਕਰਨ ਨੱਚਣ ਟੱਪਣ ਵਾਲੇ ਹਨ ਯਖੇ ਆਦਿ ਸਭ ਹੋਇਆ ਛਿੰਨ ਭੰਗਰ ਜਿਹੜੇ ਜਖ ਕੁਬੇਰ ਦੇ ਸੇਵਕ ਹਨ ਇਹ ਵੀ ਸਾਰੇ ਕਹਿੰਦੇ ਛਿੰਨ ਵਿੱਚ ਹੀ ਨਾਸ ਹੋ ਜਾਣੇ ਜਦੋਂ ਸਮਾਂ ਆਇਆ ਜਮ ਉਡਗਨ ਪੁਰਹੂਤ ਕੁਮੇਰਾ ਹੋਰ ਤਾਂ ਹੋਰ ਕੀ ਹੈ ਜਿਹੜਾ ਜਮ ਕੀ ਹੈ ਧਰਮ ਰਾਜ ਹੈ ਲੋਕਾਂ ਦਾ ਹਿਸਾਬ ਕਿਤਾਬ ਕਰਦਾ ਜਮਦੂਤਾਂ ਨੂੰ ਭੇਜਦਾ ਵੀ ਫਲਾਨੇ ਨੂੰ ਲਿਆਓ ਵੀ ਚੁੱਕੇ ਉਹਨੂੰ ਪੁੱਛਦਾ ਵੀ ਕੀ ਤੂੰ ਕੀਤਾ ਹੈ ਇਹ ਜਿਹੜਾ ਧਰਮ ਰਾਜਾ ਹੈ ਇਹ ਵੀ ਆਕਾਸ਼ ਦੇ ਜਿੰਨੇ ਕੁ ਤਾਰੇ ਹਨ ਉਹ ਵੀ ਜਿਹੜਾ 33 ਕਰੋੜ ਦੇਵਤੇ ਦਾ ਮਾਲਕ ਇੰਦਰ ਹੈ ਇਸੇ ਤਰ੍ਹਾਂ ਜਿਹੜਾ ਕੁਬੇਰ ਹੈ ਸਾਰੀ ਮਾਇਆ ਦਾ ਮਾਲਕ ਹੋਏ ਵਿਪਰਜੈ ਲੱਗੈ ਨ ਦੇਰਾ ਹੇ ਗੁਰਸਿੱਖੋ ਜਦੋਂ ਸਮਾਂ ਆਇਆ ਸਭ ਨੇ ਕਹਿੰਦੇ ਉਲਟ ਹੋ ਜਾਣਾ ਭਾਵਨਾ ਕੁਬੇਰ ਹੋਣੀ ਰਹਿਣੇ ਨਾ ਇੰਦਰ ਦੇਵਤੇ ਨਾ ਤਾਰੇ ਨਾ ਧਰਵਰਾਜ ਹੋਣੀ ਰਹਿਣੇ ਸਭ ਇੱਥੋਂ ਚਲੇ ਜਾਣੇ ਹਨ ਜੋ ਬ੍ਰਹਮਾ ਜਗ ਕਾਰਨ ਕੇਰੋ ਇਸੇ ਤਰ੍ਹਾਂ ਗੁਰਸਿੱਖੋ ਹੋਰ ਸੁਣੋ ਜਿਹੜਾ ਬ੍ਰਹਮਾ ਸਾਰੇ ਸੰਸਾਰ ਦਾ ਕਾਰਨ ਕਹਾਉਂਦਾ ਵੀ ਮੈਂ ਸੰਸਾਰ ਬਣਾਇਆ ਤੇ ਅਭਾਵ ਕਰ ਕਾਲ ਕਰੇ ਰੋ ਜਿਹੜਾ ਕਰੜਾ ਕਾਲ ਹੈ ਨਾ ਕਹਿੰਦੇ ਉਹਨੇ ਬ੍ਰਹਮਾ ਦਾ ਵੀ ਅਭਾਵ ਕਰ ਦੇਣਾ ਇਹਨੂੰ ਵੀ ਇੱਥੇ ਨਹੀਂ ਰਹਿਣ ਦੇਣਾ ਇਹਦਾ ਵੀ ਬ੍ਰਹਮਪਣਾ ਚੁੱਕ ਦੇਣਾ ਹੈ ਹਰੀ ਬਿਸ਼ਨ ਜਿਹ ਜਗਤ ਅਲਾਏ ਇਸ ਨੂੰ ਸੰਸਾਰ ਦੇ ਲੋਕ ਵੀ ਹਰੇ ਭਰੇ ਕਰਨ ਵਿਸ਼ਨੂੰ ਭਗਵਾਨ ਜੀ ਹਰੀ ਬਿਸ਼ਨ ਜੂ ਹਨ ਉਹ ਕਹਿੰਦੇ ਹਨ ਹਰੀ ਹਰ ਹਰ ਤਤਾ ਤਿਹ ਕੀ ਜਾਏ ਕਾਲ ਦੇ ਅੱਗੇ ਕਹਿੰਦੇ ਇਹਦੀ ਹਰੀ ਪੁਣਾ ਵੀ ਕਹਿੰਦੇ ਹਰਿਆ ਜਾਏਗਾ ਨਾਸ ਹੋ ਜਾਏਗਾ ਵਿਸ਼ਨੂੰ ਨਹੀਂ ਰਹੇਗਾ ਇੱਥੇ ਰੁਦ ਰਹਿ ਵੇਖ ਭਿਆਨਕ ਜਾਹੀ ਇਸੇ ਤਰ੍ਹਾਂ ਸ਼ਿਵ ਜੀ ਦਾ ਜਿਹੜਾ ਭਿਆਨਕ ਜਿਹਦਾ ਭੇਖ ਜਾ ਬੜਾ ਭਿਆਨਕ ਹੈ ਭਾਵੇਂ ਸ਼ਾਹ ਜੀ ਮਰੀ ਹੈ ਗਲ ਵੀ ਖੋਪਰੀਆਂ ਦੀ ਮਾਲਾ ਜੀ ਪਾਈ ਯਕ ਧੂਰਾ ਖਾਂਦਾ ਸੀਵੇਂ ਚ ਬਹਿੰਦਾ ਜਿਹੜਾ ਭਿਆਨਕ ਸਰੂਪ ਵਾਲਾ ਸ਼ਿਵ ਜੀ ਜਾ ਹੈ ਥੂਤ ਮੌਲਾ ਕਾਲ ਪਾਏ ਸੇ ਹੋਵੇ ਨਾਹੀ ਕਹਿੰਦੇ ਸਮਾਂ ਪਾਇਆ ਸਮਾਂ ਆ ਗਿਆ ਇਹ ਸ਼ਿਵ ਜੀ ਵੀ ਨੀ ਇੱਥੇ ਹੋਣਾ ਇਹ ਵੀ ਚਲਾ ਚੁਲਾ ਜਾਏਗਾ ਇੱਥੋਂ ਸਭ ਕੋ ਜੋ ਆਧਾਰ ਆਕਾਸ਼ਾ ਗੱਲ ਕੀ ਹੈ ਵੀ ਜਿਹੜਾ ਸਾਰਿਆਂ ਦਾ ਸਹਾਰਾ ਵੱਡਾ ਮਹਾਕਾਸ਼ ਹੈ ਕਾਲ ਅਗਾਰੀ ਹੋਏ ਸੁਨਾਸ਼ਾ ਜਦੋਂ ਕਾਲ ਆ ਗਿਆ ਨਾ ਉਹਦੇ ਅੱਗੇ ਨੇ ਵੀ ਖਤਮ ਹੋ ਜਾਣਾ ਇਨ ਜੀਵਨ ਕਿਆ ਗਿਣਤੀ ਹੋਈ ਬਾਕੀ ਗੁਰਸਿੱਖੋ ਆ ਜਿੰਨੇ 84 ਲੱਖ ਜੂਨੀ ਦੇ ਜੀਵ ਇਹਨਾਂ ਦੀ ਗਿਣਤੀ ਮਿਣਤੀ ਤਾਂ ਕੀ ਹੈ ਭਲਾ ਗ੍ਰਸਿਓ ਕਾਲ ਕੋ ਹੈ ਸਭ ਕੋ ਇਹ ਤਾਂ ਜਿੰਨੇ 84 ਲੱਖ ਜੂਨੀ ਦੇ ਜੀਵ ਹੈ ਸਭ ਕਾਲ ਦੇ ਪਕੜੇ ਹੋਏ ਹੈ ਨਿਗਲੇ ਹੋਏ ਹੀ ਹੈ ਰਹਿਣੋ ਇਸਥਰ ਕਿਨਹੂ ਨਾਹੀ ਇਹ ਗੁਰਸਿੱਖੋ ਸੱਚੇ ਹੈ ਸਰੀਰ ਕਰਕੇ ਇੱਥੇ ਸਦਾ ਲਈ ਇੱਜ਼ਤ ਹੋ ਕੇ ਕਿਸੇ ਨੇ ਨਹੀਂ ਰਹਿਣਾ ਪਾਏ ਸਮਾਂ ਸਭ ਹੀ ਬਿਨ ਸਾਹੀ ਜਦੋਂ ਸਮਾਂ ਪਾਇਆ ਸਮਾਂ ਆ ਗਿਆ ਸਭ ਨੇ ਇਸਤੇ ਨਾਲ ਤਲੇ ਜਾਣਾ ਨਾਸ ਹੋ ਜਾਣਾ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਅਤ ਸੂਖਮ ਤੇ ਸੂਖਮ ਕਾਲੂ ਉਹ ਜਿਹੜਾ ਕਾਲ ਭਗਵਾਨ ਹੈ ਬੜਾ ਕਹਿੰਦੇ ਸੂਖਮ ਤੋਂ ਸੂਖਮ ਹੈ ਅਤ ਵਿਸਾਲ ਤੇ ਮਹਾ ਵਿਸਾਲੂ ਬੜੇ ਬੜੇ ਮਹਾਨ ਵੱਡੇ ਉਹਨਾਂ ਤੋਂ ਵੀ ਮਹਾਨ ਵੱਡਾ ਹੈ ਉਹ ਕਾਲ ਕਰ ਹੈ ਊਚ ਤੇ ਜੋ ਅਤ ਨੀਚੂ ਜਿਹੜਾ ਕਾਲ ਹੈ ਸਮਾਂ ਐਸਾ ਹੈ ਉੱਚਿਆਂ ਤੋਂ ਕਹਿੰਦੇ ਅਤਿ ਨੀਵਾਂ ਵੀ ਕਰ ਦਿੰਦਾ ਮਨੁੱਖ ਨੂੰ ਨੀਚ ਹੈ ਥੱਪ ਹੈ ਊਚ ਖਿੰਨ ਬੀਚੂ ਤੇ ਕਹਿੰਦੇ ਵਿੱਚ ਜਿਹੜਾ ਸਮਾਂ ਜਾਂ ਕਾਲ ਹੈ ਜਿਹੜਾ ਨੀਚ ਹੈ ਉਹਨੂੰ ਉੱਚਾ ਕਹਿੰਦੇ ਇੱਜ਼ਤ ਕਰ ਦਿੰਦਾ ਉੱਚੇ ਥਾਂ ਤੇ ਥਾਪ ਦਿੰਦਾ ਹੋ ਖਲ ਮੂਰਤੇ ਪੰਡਿਤ ਕਰ ਦੋ ਪੰਡਿਤ ਤੇ ਮੁਗਧਾਰੀ ਰਾਈ ਮੇਰ ਮੇਰ ਤੇ ਰਾਈ ਇਸੇ ਤਰ੍ਹਾਂ ਜਿਹੜਾ ਕੋਈ ਰਾਈ ਜਿੰਨਾ ਉਹਨੂੰ ਸੁਮੇਰ ਪਰਬਤ ਵਰਗਾ ਮਹਾਨ ਬਣਾ ਦਿੰਦਾ ਜਿਹੜਾ ਸੁਮੇਰ ਪਰਬਤ ਵਰਗਾ ਮਹਾਨ ਉਹਨੂੰ ਰਾਈ ਜਿੰਨਾ ਕਰ ਦਿੰਦਾ ਬਸੇ ਉਜਾਰਾ ਹੈ ਉਜਰ ਬਸਾਈ ਜਿਹੜੇ ਚੰਗੇ ਬਸਦੇ ਰਸਦੇ ਉਹਨਾਂ ਨੂੰ ਕਹਿੰਦੇ ਜਦੋਂ ਸਮਾਂ ਆਉਂਦਾ ਕਾਲ ਆਉਂਦਾ ਉਜਾੜ ਦਿੰਦਾ ਉੱਥੇ ਕੋਈ ਨਹੀਂ ਬਸਦਾ ਦਿਸਦਾ ਜਿਹੜੇ ਉਜੜੇ ਪਏ ਆ ਉਹਨਾਂ ਨੂੰ ਐ ਚੰਗੀ ਤਰ੍ਹਾਂ ਵਸਾ ਦਿੰਦਾ ਹੈ ਮਹਾਬਲੀ ਚਾਹੈ ਸੋ ਕਰਹੀ ਇਹ ਗੁਰਸਿੱਖੋ ਜਿਹੜਾ ਕਾਲ ਹੈ ਮਹਾਨ ਬਲੀ ਹੈ ਜੋ ਚਾਹੈ ਉਹੀ ਕਰਦਾ ਹੈ ਆਪਣੀ ਮਨ ਮਰਜ਼ੀ ਅਨੁਸਾਰ ਇਸ ਆਗੇ ਕੋ ਧੀਰ ਨ ਧਰਹੀ ਇਸ ਕਾਲ ਦੇ ਅੱਗੇ ਕੋਈ ਧੀਰ ਧਾਰ ਕੇ ਨਹੀਂ ਰਹਿ ਸਕਦਾ ਤਨਖ ਅਭਾਵ ਹੱਥ ਹੈ ਜਾਂ ਕੇ ਇਸ ਕਾਲ ਦੇ ਕਹਿੰਦੇ ਸਾਰਿਆਂ ਨੂੰ ਅਭਾਵ ਕਰਨਾ ਜਾਣੀ ਅਨਹੋਦ ਕਰਨਾ ਨਾਸ ਕਰਨਾ ਇਹੀ ਧਨਖ ਫੜਿਆ ਹੋਇਆ ਰਾਗ ਰੁਦਵੈਖ ਬਾਣ ਵੱਡ ਤਾਂ ਕੇ ਕਿਸੇ ਨਾਲ ਮੋਹ ਪਿਆਰ ਕਰਨਾ ਦਵੈਸ਼ ਵੈਰ ਭਾਵ ਕਰਨਾ ਇਹ ਸਭ ਦੇ ਵੱਡੇ ਵੱਡੇ ਬਾਣ ਹਨ ਦੋ ਤੀਰ ਹਨ ਸ਼ੈ ਕਰ ਜਗ ਉਪਜਾਵੈ ਸੋ ਜਿਹੜਾ ਕਾਲ ਹੈ ਪਹਿਲਾਂ ਕਹਿੰਦੇ ਸੰਸਾਰ ਨੂੰ ਨਾਸ ਕਰ ਦਿੰਦਾ ਹੈ ਫਿਰ ਪੈਦਾ ਵੀ ਕਰ ਲੈਂਦਾ ਹੈ ਸਿਸ ਲੀਲਾ ਜਾਂ ਖੇਲ ਨ ਕੋ ਜਿਵੇਂ ਬੱਚਿਆਂ ਦੀ ਲੀਲਾ ਕਿਰਿਆ ਹੁੰਦੀ ਉਹਨਾਂ ਨੂੰ ਕੋਈ ਕਹਿੰਦੇ ਉਹ ਕੋਈ ਦੁੱਖ ਤਕਲੀਫ਼ ਨਹੀਂ ਖੇਦ ਨਾ ਕੋਈ ਦੁੱਖ ਨਹੀਂ ਹੁੰਦਾ ਪਹਿਲਾਂ ਢੇਰੀਆਂ ਜਿਹੀਆਂ ਬਣਾ ਲੈਂਦੇ ਆ ਬੱਚੇ ਲੀਲਾ ਕਰਦੇ ਖੇਲ ਕਰਦੇ ਫਿਰ ਘਰ ਨੂੰ ਆਉਂਦੇ ਸ਼ਾਮ ਸਮੇਂ ਉਹੀ ਬੱਚੇ ਸਾਰੀਆਂ ਢੇਰੀਆਂ ਜਿਹੀਆਂ ਢਾਉਂਦੇ ਹੁੰਦੇ ਬਣਾਉਣ ਵੇਲੇ ਕੋਈ ਖੁਸ਼ੀ ਨਹੀਂ ਹੈ ਢਾਉਣ ਵੇਲੇ ਉਹਨਾਂ ਨੂੰ ਢੇਰੀਆਂ ਕੋਈ ਦੁੱਖ ਨਹੀਂ ਹੁੰਦਾ ਇਸੇ ਤਰ੍ਹਾਂ ਕਹਿੰਦੇ ਜਿਹੜਾ ਕਾਲ ਹੈ ਇਹਦੀ ਵੀ ਬੱਚਿਆਂ ਵਰਗੀ ਲੀਲੀ ਹੈ ਸੰਸਾਰ ਨੂੰ ਬਣਾਉਣ ਵੇਲੇ ਕੋਈ ਖੁਸ਼ ਨਹੀਂ ਹੁੰਦਾ ਤੇ ਜਦੋਂ ਸੰਸਾਰ ਨੂੰ ਨਾਸ ਕਰਦਾ ਉਦੋਂ ਕੋਈ ਨੂੰ ਦੁੱਖ ਨਹੀਂ ਹੁੰਦਾ ਹੈ ਸੂਰਜ ਚੰਦ ਗੋਏ ਕਰ ਹਾਥੇ ਇਸੇ ਤਰ੍ਹਾਂ ਚੰਦਰਮਾ ਤੇ ਸੂਰਜ ਇਹ ਇਉਂ ਹੈ ਕਹਿੰਦੇ ਜਿਵੇਂ ਖਿੱਦੋ ਹੁੰਦੀ ਇਹਨੂੰ ਆਪਣੇ ਹੱਥ ਵਿੱਚ ਜੀ ਫੜ ਕੇ ਖੇਲਹਿ ਨਿਤ ਉਛਾਰ ਤਿੰਨ ਸਾਥੇ ਇਹਨਾਂ ਕਹਿੰਦੇ ਚੰਦਰਮਾ ਸੂਰਜ ਨੂੰ ਕਹਿੰਦੇ ਗੁੱਦੋ ਚ ਖਿੱਦੋ ਜੀ ਬਣਾ ਕੇ ਇਹਨਾਂ ਨਾਲ ਕਹਿੰਦੇ ਤਾਂ ਠਾਂ ਕਰਕੇ ਨਾ ਇਹਨਾਂ ਨਾਲ ਖੇਲਦਾ ਜਿਹੜਾ ਕਾਲ ਅਜੇ ਚੰਦਰਮਾ ਸੂਰਜ ਚੜ੍ਹਦੇ ਉੱਤਰਦੇ ਕਹਿੰਦੇ ਜਿਵੇਂ ਖੱਦੋ ਤਾਂ ਨੂੰ ਜਾਂਦੀ ਠਾਂ ਨੂੰ ਆਉਂਦੀ ਨਾ ਇਸ ਤਰ੍ਹਾਂ ਕਹਿੰਦੇ ਇਹਨਾਂ ਨੂੰ ਖਿੱਦੋ ਬਣਾ ਕੇ ਇਹਨਾਂ ਨਾਲ ਕਹਿੰਦੇ ਜਿਹੜਾ ਕਾਲ ਹੈ ਸਮਾਂ ਖੇਲਦਾ ਹੈ ਬ੍ਰਹਮ ਉਦੰਬਰ ਵਿਰਖ ਸਮਾਨਾ ਹੋਰ ਸੁਣੋ ਜਿਹੜਾ ਬ੍ਰਹਮ ਹੈ ਕਹਿੰਦੇ ਜਿਵੇਂ ਉਹ ਗੁੱਲਰ ਦਾ ਬਿਰਸ਼ ਹੁੰਦਾ ਉਹਦੇ ਤੁਲ ਹੈ ਪਰਮੇਸ਼ਰ ਜਿਹੜਾ ਹੈ ਉਹ ਗੁੱਲਰ ਦੇ ਬਿਰਸ਼ ਸਮਾਨ ਹੈ ਫਲ ਅਨੇਕ ਬ੍ਰਹਮੰਡ ਪ੍ਰਮਾਨਾ ਇਸੇ ਤਰ੍ਹਾਂ ਪ੍ਰਮਾਨਾ ਕੀ ਮੰਨ ਲਓ ਅਨੇਕਾਂ ਜਿਹੜੇ ਬ੍ਰਹਮੰਡ ਇਹ ਬ੍ਰਹਮ ਰੂਪੀ ਗੁੱਲਰ ਦੇ ਦਰਖਤ ਨੂੰ ਫਲ ਲੱਗੇ ਹੋਏ ਭਖਿਅਤ ਕਾਲ ਨਾ ਤ੍ਰਿਪਤੈ ਕੈਸੇ ਇਹਨਾਂ ਕਹਿੰਦੇ ਜਿਹੜੇ ਅਨੇਕਾਂ ਬ੍ਰਹਮੰਡ ਰੂਪੀ ਫਲ ਇਹਨਾਂ ਨੂੰ ਵੀ ਕਾਲ ਭਗਤਾ ਹੋਇਆ ਕਦੇ ਰੱਜਦਾ ਨਹੀਂ ਹੈ ਕ੍ਰਿਤ ਅਹੂਤੀ ਪਾਵਕ ਜੈਸੇ ਘਿਓ ਦੇ ਜਿਵੇਂ ਅੱਗ ਦੇ ਵਿੱਚ ਆਪਾਂ ਘਿਓ ਦੀ ਉੱਤੀ ਕੜਛੇ ਭਰ ਭਰ ਕੇ ਅੱਗ ਵਿੱਚ ਪਾਈ ਜਾਈਏ ਅੱਗ ਨਹੀਂ ਨਾ ਰੱਜਦੀ ਉਹ ਕਾਲ ਮਾਰਦਾ ਮਾਰਦਾ ਇਹ ਰੱਜਦਾ ਨਹੀਂ ਹੈ ਮੂਰਤ ਬਿਦਤ ਨ ਪਰ ਹੈ ਪਛਾਣੇ ਕਾਲ ਦੀ ਜਿਹੜੀ ਸ਼ਕਲ ਸੂਰਤ ਹੈ ਕਹਿੰਦੇ ਪ੍ਰਗਟ ਰੂਪ ਦੇ ਵਿੱਚ ਕਰਕੇ ਜਾਣੀ ਪਛਾਣੀ ਨਹੀਂ ਪੈਂਦੀ ਨਹੀਂ ਸਮਝੀ ਜਾਂਦੀ ਵੀ ਕਾਲ ਕੇ ਹੋ ਜਾਏ ਘਟੀ ਮਾਸ ਬਰਖ ਹੈ ਤੇ ਜਾਣੀ ਅੱਜ ਦਾ 24 ਮਿੰਟ ਬੀਤਦੇ ਆ ਫਿਰ ਅਸੀਂ ਕਹਿੰਦੇ ਘੜੀ ਹੋ ਗਈ ਘੜੀ ਦਾ ਸਮਾਂ ਹੋ ਗਿਆ ਜਦੋਂ 30 ਦਿਨ ਹੋ ਗਏ ਫਿਰ ਕਹਿੰਦੇ ਮਹੀਨੇ ਦਾ ਸਮਾਂ ਲੰਘ ਗਿਆ ਜਦੋਂ 12 ਮਹੀਨੇ ਹੋ ਗਏ ਫਿਰ ਕਹਿੰਦੇ 1 ਸਾਲ ਦਾ ਸਮਾਂ ਪੂਰਾ ਹੋ ਜਾਂਦਾ ਹੈ ਘੜੀਆਂ ਮਹੀਨਾ ਸਾਲਾਂ ਕਰਕੇ ਜਾਣਿਆ ਜਾਂਦਾ ਹੈ ਉਂਝੇ ਕਾਲ ਦੀ ਸ਼ਕਲ ਸੂਰਤ ਨਹੀਂ ਕੋਈ ਦਿਸਦੀ ਅੱਖਾਂ ਨਾਲ ਚੀਵਰ ਕਾਲ ਕਿਰਿਆ ਜਿਹ ਜਾਲਾ ਅਸਵਾ ਹੋਰ ਸੁਣਾ ਜਿਹੜਾ ਕਾਲ ਹੈ ਤਾਂ ਚੀਵਰ ਵਰਗਾ ਹੈ ਇਹ ਜੀਆਂ ਨੂੰ ਮਾਰਨ ਵਾਲਾ ਹੈ ਜਿਵੇਂ ਉਹ ਮੱਛੀਆਂ ਨੂੰ ਮਾਰਨ ਵਾਲਾ ਹੁੰਦਾ ਚੀਵਰ ਤੇਰੀ ਜਿਹੜੀ ਕਿਰਿਆ ਹੈ ਕਹਿੰਦੇ ਇਹਦੇ ਹੱਥ ਵਿੱਚ ਜਾਲ ਹੈ, ਫਸੇ ਜੀਵ ਤੇ ਸਮਾਹੇ ਬਿਸਾਲਾ। ਜਿਹੜਾ ਕਾਲ ਰੂਪੀ ਜੀਵ ਹੈ ਉਹਦੇ ਕਹਿੰਦੇ ਜਾਲ ਵਿੱਚ ਫਾਹੀ ਵਿੱਚ ਬੇਅੰਤ ਜੀਵ ਮੱਛੀਆਂ ਵਾਂਗੂ ਫਸੇ ਪਏ, ਛੂਟਣ ਹੋਏ ਨਸੇ ਕਿਹ ਭਾਂਤੀ। ਉਸ ਕਾਲ ਦੀ ਫਾਹੀ ਵਿੱਚੋਂ ਕਿਸੇ ਤਰ੍ਹਾਂ ਵੀ ਕਿਸੇ ਦਾ ਛੁੱਟਣਾ ਨਹੀਂ ਹੁੰਦਾ ਹੈ। ਦੁੱਖ ਮਹਿ ਪਚ ਹੈ ਨਾ ਪਾਵਹਿ ਸ਼ਾਂਤੀ। ਜਿੰਨੇ ਜੀਵ ਹੈ ਕਹਿੰਦੇ ਦੁੱਖ ਵਿੱਚ ਖਪਦੇ ਪਵਦੇ ਹੈ, ਕੋਈ ਸ਼ਾਂਤੀ ਨਹੀਂ ਪਾਉਂਦੇ ਹਨ। ਜੀਤਿਕ ਹੈ ਪਰਪੰਚ ਪਸਾਰਾ, ਗੱਲ ਕੀ ਗੁਰਸਿੱਖੋ ਜਿੰਨਾ ਕੁ ਇਸ ਸੰਸਾਰ ਦਾ ਕਹਿੰਦੇ ਪਸਾਰਾ ਹੈ। ਕਈ ਵਾਰ ਕੀ ਅਕਾਲ ਹਾਰਾ, ਇੱਕ ਵਾਰੀ ਨੀ ਦੋ ਵਾਰ ਨੀ ਕਈ ਵਾਰੀ ਕਹਿੰਦੇ ਕਾਲ ਨੇ ਆਪਣਾ ਭੋਜਨ ਬਣਾਇਆ ਹੈ। ਬਹਰੋ ਰਚੈ ਸੁਖੇਨ ਸੰਵਰਕ, ਜਿਹੜਾ ਕਾਲ ਹੈ ਕਹਿੰਦੇ ਬਣਾ ਸਵਾਰ ਕੇ ਸੌਖੇ ਢੰਗ ਨਾਲ ਇਸ ਸੰਸਾਰ ਨੂੰ ਰਚ ਲੈਂਦਾ। ਦ੍ਰੋਹਨ ਬਿਸ਼ਨ ਸ਼ਿਵ ਨਿਜ ਤਨ ਧਰਕ, ਜਿਹੜਾ ਕਾਲ ਹੈ ਕਹਿੰਦੇ ਬ੍ਰਹਮਾ ਦਾ ਸਰੀਰ ਧਾਰਨ ਕਰ ਲੈਂਦਾ, ਆਪੇ ਵਿਸ਼ਨੂੰ ਦਾ ਆਪੇ ਕਹਿੰਦੇ ਸ਼ਿਵਜੀ ਦਾ ਸਰੀਰ ਧਾਰਨ ਕਰ ਲੈਂਦਾ। ਅੰਤਰ ਧਿਆਨ ਕਰੈ ਪੁੰਨ ਤਾਹੀ, ਫਿਰ ਇਸ ਤਰ੍ਹਾਂ ਕਹਿੰਦੇ ਜਿਹੜਾ ਕਾਲ ਹੈ ਇਹਨਾਂ ਨੂੰ ਕਹਿੰਦੇ ਫਿਰ ਅੰਤਰ ਧਿਆਨ ਕਰ ਦਿੰਦਾ, ਫਿਰ ਅਲੋਪ ਕਰ ਦਿੰਦਾ ਹੈ। ਗ੍ਰਸੈ ਸਕਲ ਕੋ ਤਜੈ ਨਕਾਹੀ, ਗੱਲ ਕੀ ਹੈ ਕਿਸੇ ਨੂੰ ਵੀ ਇਹ ਕਾਲ ਛੱਡਦਾ ਨਹੀਂ ਹੈ, ਸਭ ਨੂੰ ਨਿਗਲ ਲੈਂਦਾ ਪਕੜ ਲੈਂਦਾ ਹੈ। ਬਿਨ ਕਰਨਾ ਤੇ ਕਰੂਰ ਵਿਸਾਲਾ, ਜਿਹੜਾ ਕਾਲ ਹੈ ਬਿਨਾਂ ਤਰਸ ਤੋਂ ਹੈ, ਬਹੁਤ ਕਹਿੰਦੇ ਕਰੜਾ ਸੁਭਾਅ ਵਾਲਾ ਹੈ। ਮ੍ਰਿਗ ਬ੍ਰਹਿਮੰਡ ਕੇ ਹਰੀ ਕਾਲਾ, ਜਿਹੜਾ ਕਾਲ ਹੈ ਸ਼ੇਰ ਵਰਗਾ, ਜਿੰਨੇ ਬ੍ਰਹਿਮੰਡ ਹੈ ਇਹਦੇ ਅੱਗੇ ਕਹਿੰਦੇ ਹਰਨ ਵਾਂਗੂ ਹੈ। ਦੋਹਰਾ ਕਮਲ ਫੂਲ ਅਦਭੁਤ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜਾ ਕਮਲ ਫੁੱਲ ਬੜਾ ਅਚਰਜ ਹੀ ਹੈ। ਬਚਿਓ ਤਾਂ ਹਿਤੇ ਸੋਏ, ਉਹ ਕਹਿੰਦੇ ਕਾਲ ਤੋਂ ਬਚਿਆ ਹੋਇਆ ਹੈ। ਨਹਿ ਸਮੀਪ ਤੇ ਜਾਵਈ, ਉਹ ਕਮਲ ਫੁੱਲ ਦੇ ਨੇੜੇ ਤੇੜੇ ਨੀਂਗੇ ਜਾਂਦਾ ਹੈ। ਰਹਿਓ ਬਿਨਾ ਬਲ ਹੋਏ, ਉਹਦੇ ਅੱਗੇ ਕਹਿੰਦੇ ਬਿਨਾ ਬਲ ਤੋਂ ਹੋ ਰਿਹਾ ਹੈ। ਚੌਪਈ ਸ਼ਾਂਤ ਮੈਤਰੀ ਅੰਕੁਰ ਤਾਸੂ, ਜਿਹੜਾ ਕਮਲ ਫੁੱਲ ਹੈ ਕਹਿੰਦੇ ਜਿਹੜੀ ਸ਼ਾਂਤੀ ਹੈ ਮਿੱਤਰਤਾ ਹੈ ਇਹ ਕਹਿੰਦੇ ਉਸਦਾ ਅੰਕੁਰ ਹੈ। ਚੇਤਨਤਾ ਮਾਤਰ ਪ੍ਰਕਾਸ਼ੂ, ਜਿਹੜਾ ਚੇਤਨ ਮਾਤਰ ਇਹ ਪ੍ਰਕਾਸ਼ ਹੈ। ਇਸ ਮਹਿ ਕਾਲ ਲੀਨ ਹੋਏ ਜਾਵੇ, ਇਹ ਚੇਤਨ ਮਾਤਰ ਜਿਹੜਾ ਪ੍ਰਕਾਸ਼ ਰੂਪ ਹੈ ਉਹਦੇ ਵਿੱਚ ਜਿਹੜਾ ਕਾਲ ਹੈ ਨਾ ਉਹ ਕਹਿੰਦੇ ਲੀਨ ਹੋ ਜਾਂਦਾ ਸਮਾਜ ਜਾਂਦਾ ਹੈ। ਤੇ ਤਜ ਅਪਰ ਸਰਬ ਕੋ ਖਾਵੇ ਹੈ, ਉਹ ਜਿਹੜਾ ਕਵਲ ਵਾਂਗੂ ਪਰਮੇਸ਼ਰ ਚਰ ਜਾਏ ਕਹਿੰਦੇ ਉਹਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਕਾਲੇ ਖਾ ਜਾਂਦਾ ਹੜੱਪ ਕਰ ਲੈਂਦਾ ਹੈ। ਤਾਂ ਤੇ ਸ਼ਬਦ ਕਰੋ ਅਭਿਆਸਾ, ਇਸ ਕਰਕੇ ਗੁਰਸਿੱਖੋ ਸਭ ਕੁਛ ਛੱਡ ਕੇ ਰੋਣਾ ਧੋਣਾ ਸ਼ਬਦ ਅਭਿਆਸ ਕਰੋ ਤੁਸੀਂ। ਸਗਰੋ ਭੇਦ ਹੋਏ ਪ੍ਰਕਾਸ਼ਾ, ਵੀ ਕਾਲ ਕੀ ਹੈ ਜਾਏ ਕਾਲ ਕਿਵੇਂ ਖਾਂਦਾ ਸਾਰਾ ਤੁਹਾਨੂੰ ਭੇਦ ਦਾ ਪ੍ਰਗਟ ਹੋ ਜਾਏਗਾ, ਚਾਨਣ ਹੋ ਜਾਏਗਾ। ਸੁਣ ਸਿੱਖੋ ਸਭ ਤਜ ਹੋ ਬਿਖਾਦਾ, ਹੇ ਗੁਰਸਿੱਖੋ ਸਾਡੇ ਬਚਨ ਸੁਣ ਕੇ ਜਿਹੜਾ ਤੁਸੀਂ ਇਹ ਦੁੱਖ ਜਾਂ ਮਨਾਰੇ ਨੂੰ ਛੱਡ ਦੇਵੋ। ਖੁਐ ਤਨ ਅਹੰ ਸਮਾਰਹ ਆਦਾ, ਸਰੀਰ ਦੀ ਹੰਗਤਾ ਗੁਆ ਕੇ ਜਿਹੜਾ ਆਦੀ ਸਰੂਪ ਹੈ ਨਾ ਮੁੱਢ ਸਰੂਪ ਪਰਮੇਸ਼ਰ ਨੂੰ ਯਾਦ ਕਰੋ, ਉਹਨੂੰ ਸੰਭਾਲੋ। ਜਗਤ ਅਸਾਰ ਜਾਣਕਾਰ ਸਾਰ, ਸਾਰਾ ਜਿਹੜਾ ਸੰਸਾਰ ਇਹਨੂੰ ਅਸਾਰ ਜਾਣ ਲਓ, ਝੂਠਾ ਜਾਣ ਲਓ। ਸਾਰ ਵਿਚਾਰ ਭਲੇ ਉਰਤਾਰ, ਸੰਸਾਰ ਦੇ ਵਿੱਚ ਸਾਰ ਕੀ ਸ੍ਰੇਸ਼ਟ ਕੀ ਹੈ ਉਹਨੂੰ ਵਿਚਾਰ ਕੇ ਚੰਗੀ ਤਰ੍ਹਾਂ ਹਿਰਦੇ ਵਿੱਚ ਧਾਰ ਲਓ। ਮੋਖ ਸਦਨ ਕੀ ਇਹ ਤਨ ਸ੍ਰੇਣੀ, ਕਹਿੰਦੇ ਮੁਕਤੀ ਰੂਪੀ ਘਰ ਦੀ ਇਹ ਕਹਿੰਦੇ ਬੜੀ ਵਧੀਆ ਸਰੀਰ ਰੂਪੀ ਇਹ ਸ੍ਰੇਣੀ ਕੀ ਇਹ ਪੌੜੀ ਹੈ ਮਨੁੱਖਾ ਸਰੀਰ। ਸਿਮਰੋ ਸਤ ਨਾਮ ਦਿਨ ਰਹਿਣੀ, ਕਰਕੇ ਸਰੀਰ ਦੇ ਨਾਲ ਦਿਨੇ ਰਾਤ ਕਹਿੰਦੇ ਸਤਨਾਮ ਵਾਹਿਗੁਰੂ ਸਿਮਰੀ ਚੱਲੋ। ਇਸ ਪ੍ਰਕਾਰ ਉਪਦੇਸ਼ਕ ਹਨੇਰਾ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕਹਿੰਦੇ ਬਹੁਤਾ ਉਪਦੇਸ਼ ਦੇ ਕਰ ਗੁਰ ਅਗਿਆਨ ਕਟੇਰਾ। ਨਾਨਕ ਸਾਹਿਬ ਜੀ ਨੇ ਬਖਸ਼ ਕਰਕੇ ਗੁਰਸਿੱਖਾਂ ਦੇ ਅੰਦਰ ਜਿਹੜਾ ਅਗਿਆਨ ਸੀ ਉਹਨੂੰ ਕੱਟਿਆ ਖਤਮ ਕੀਤਾ ਹੈ। ਹੋਤ ਭਇਓ ਅਰਨੋਦੇ ਅਕਾਲਾ, ਇਹਨੇ ਨੂੰ ਕਹਿੰਦੇ ਸੂਰਜ ਚੜ੍ਹਨ ਦਾ ਜਿਹੜਾ ਸਮਾਂ ਹੋਇਆ ਆਇਆ ਹੈ। ਨਿਕਸੇ ਤੇਸ਼ਨ ਵਹਿਰ ਕਿਰਪਾਲਾ, ਸੂਰਜ ਚੰਨ ਦੇ ਨਾਲ ਹੀ ਗੁਦਿਆਲੂ ਕਿਰਪਾਲੂ ਸਤਿਗੁਰੂ ਬਾਹਰ ਨਿਕਲੇ ਹਨ। ਜੈ ਜੈਕਾਰ ਹੋਏ ਚੌ ਫੇਰੇ, ਜਦੋਂ ਧਰਮਸ਼ਾਲਾ ਤੋਂ ਬਾਹਰ ਆਏ ਹੈ ਚਾਰ ਛਪੇਰੇ, ਜੈ ਜੈਕਾਰ ਦਾ ਆਵਾਜ਼ਾ ਹੋਣ ਲੱਗਿਆ। ਪੜ੍ਹ ਹੈ ਵੇਦ ਧੁਨ ਸ਼ਬਦ ਕਨੇਰੇ, ਦੇਖ ਰਿਹਾ ਕੋਈ ਗੁਰਬਾਣੀ ਦੇ ਸ਼ਬਦ ਪੜ੍ਹੀ ਜਾਏ, ਗੁਜਰੇ ਵਿਪਰ ਵੇਦਾਂ ਦੀ ਧੁਨੀ ਕਰੀ ਜਾ ਰਹੇ, ਵੇਦ ਪੜ੍ਹੀ ਜਾ ਰਹੇ। ਕੁਸ਼ਾ ਮ੍ਰਿਦੁਲ ਜਹਿਰ ਉਚਰ ਵਿਛਾਉਣਾ, ਹਾਂ ਜਿੱਥੇ ਕਹਿੰਦੇ ਉਹ ਡੱਬ ਜੀ ਵਿਛਾਈ, ਸੋਹਣਾ ਵਿਛਾਉਣਾ ਸੋਹਣਾ ਵਿਛਾਈ ਕੀਤੀ ਹੋਈ ਹੈ। ਤਹਾਂ ਜਾਏ ਪੌਡੇ ਗੁਣ ਪਾਉਣਾ, ਗੁਣਾਂ ਦੇ ਘਰ ਸਤਿਗੁਰੂ ਉੱਥੇ ਜਾ ਟਿਕੇ ਹਨ। ਗੁਣ ਤੋਂ ਸੁਲੱਖਣੀ ਔਰ ਇਸ ਭਾਂਤੀ, ਉਸ ਵੇਲੇ ਜਿਹੜੀ ਸੁਲੱਖਣੀ ਹੈ ਪਤਨੀ ਆਪਣੇ ਹਿਰਦੇ ਵਿੱਚੋਂ ਵਿਚਾਰ ਰਹੀ ਹੈ, ਸੋਚ ਰਹੀ ਹੈ, ਮਮ ਸੁੱਤ ਝੂ ਰਹਿ ਗਏ ਪਸਚਾ। ਜਦੋਂ ਪਤੀ ਸਤਿਗੁਰੂ ਸੱਚਖੰਡ ਗਮਨ ਕਰਕੇ ਮੇਰੇ ਦੋਵੇਂ ਪੁੱਤਰ ਸ੍ਰੀ ਚੰਦ ਤੇ ਲਕਸ਼ਮੀ ਚੰਦ ਬੜਾ ਪਛਤਾਉਣਗੇ, ਬੜਾ ਝੂਰਨਗੇ। ਮਿਲੇ ਨ ਆਨ ਜਨਕ ਕੇ ਤਾਈ, ਦੇਖੋ ਪਿਤਾ ਗੁਰੂ ਹੁਣ ਸੱਚਖੰਡ ਜਾ ਰਹੇ ਹੈ ਤੇ ਉਹਨਾਂ ਨੇ ਸੁਨੇਹ ਵੀ ਭੇਜੇ ਆ ਕੇ ਉਹਨਾਂ ਨੂੰ ਆ ਕੇ ਮਿਲੇ ਜੁੜੇ ਨੀ ਇਹ। ਤਨ ਕੋ ਪ੍ਰਤੀਤ ਨ ਤਿੰਨ ਕੋ ਆਈ, ਦੇਖੋ ਮੇਰੇ ਪੁੱਤਰਾਂ ਨੂੰ ਆਪਣੇ ਪਿਤਾ ਸਤਿਗੁਰੂ ਉੱਪਰ ਪੂਰਾ ਮਾਤਰ ਯਕੀਨੀ ਆਇਆ ਹੈ। ਤਬ ਠਾਂਡੀ ਹੋਇ ਪ੍ਰਭੂ ਅਗਾਰੀ, ਕਿਉਂ ਵਿਚਾਰ ਕੇ ਜਿਹੜੀ ਪਤਨੀ ਸੁਲੱਖਣੀ ਗੁਰੂ ਮਹਾਰਾਜ ਅੱਗੇ ਖੜਿਆ ਹੋ ਗਈ, ਹੱਥ ਬੰਦ ਅਸਗੇਰਾ ਉਚਾਰੀ, ਦੋਵੇਂ ਹੱਥ ਜੋੜ ਕੇ ਸੁਲੱਖਣੀ ਜੀ ਨੇ ਇਸ ਤਰ੍ਹਾਂ ਦਾ ਬਚਨ ਕਿਹਾ ਹੈ। ਤਬ ਕੇ ਪੁੰਨ ਨਿਜ ਤਤਨ ਤਾਈ, ਮਹਾਰਾਜ ਦੋ ਵਾਰੀ ਤੁਸੀਂ ਪੁੱਤਰਾਂ ਨੂੰ ਸੇਵਕ ਭਰ ਕੇ ਬੁਲਾਇਆ ਸੀ ਤੇ ਹੁਣ ਮਹਾਰਾਜ ਤੀਜੀ ਵਾਰ ਵੀ ਆਪਣੇ ਪੁੱਤਰਾਂ ਨੂੰ ਪਠ ਹੋ ਬੁਲਾਏ ਪਾਸ ਗੋਸਾਈ, ਇਹ ਜਗਤ ਦੇ ਮਾਲਕ ਉਹਨਾਂ ਵਾਸ ਕੋਲ ਕਹਿੰਦੇ ਬੁਲਾਉਣ ਵਾਸਤੇ ਕੋਈ ਨਾ ਕੋਈ ਸੇਵਕ ਜ਼ਰੂਰ ਭੇਜ ਦੇਵੋ। ਆਵਹਿਗੇ ਅਬ ਮਾਨਹਿ ਬੈਨਾ, ਹੁਣ ਮਹਾਰਾਜ ਤੀਜੀ ਵਾਰ ਤਾਂ ਕਿਹਾ ਹੋਇਆ ਬਚਨ ਆਪ ਜੀ ਦਾ ਮੰਨ ਹੀ ਲੈਣਗੇ, ਆਪ ਦੇ ਕਹੇ ਅਨੁਸਾਰ ਆ ਹੀ ਜਾਣਗੇ। ਸ਼ਿਮਾ ਖੇਤਰ ਤੁਮ ਸ੍ਰੀ ਗੁਣ ਐਨਾ, ਇਹ ਤਾਂ ਮਹਾਰਾਜ ਖਿਮਾ ਦੇ ਘਰ ਹੋ ਤੇ ਇਸੇ ਤਰ੍ਹਾਂ ਸ਼ਿਮਾ ਦੇ ਅਸਥਾਨ ਹੀ ਹੋ। ਨੀਕੀ ਬਾਤ ਮਿਲ ਹੈ ਇਸ ਕਾਲਾ, ਇਹ ਗੁਰੂ ਨਾਨਕ ਸਾਹਿਬ ਜੀ ਜੇ ਆਪ ਪੁੱਤਰ ਆਪ ਜੀ ਨੂੰ ਆ ਕੇ ਮਿਲ ਜਾਣ, ਇਹ ਚੰਗੀ ਗੱਲ ਹੋਵੇਗੀ ਉਹਨਾਂ ਲਈ ਇਸ ਲਈ ਸਮੇਂ। ਬਿਨਾ ਬਿਨੈ ਮਾਨੀਏ ਮੇਰੀ ਦਿਆਲਾ, ਇਹ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਮੇਰੀ ਪਤਨੀ ਰੀ, ਇਹ ਬੇਨਤੀ ਜ਼ਰੂਰ ਮੰਨ ਲੈਣਾ ਕਰੀਏ। ਦੇਖ ਦੀਨ ਬੇਦੀ ਕੁਲ ਮੌਰੰ, ਹਾਂ ਜੋ ਬੇਦੀਆਂ ਦੇ ਕੁਲ ਦੇ ਮੁਕਟ ਰੂਪ ਗੁਰੂ ਨਾਨਕ ਸਾਹਿਬ ਆਪਣੀ ਪਤਨੀ ਨੂੰ ਬਹੁਤ ਆਇਨ ਮਾਣੀ ਜੀ ਹੋਇਆ ਦੇਖ ਕੇ, ਆ ਇਸ ਦੇ ਸਿੱਖ ਪੱਠਿਓ ਬਹੋਰੰ, ਉਸ ਵੇਲੇ ਆਗਿਆ ਦੇ ਕੇ ਸਿੱਖ ਨੂੰ ਫੇਰ ਭੇਜਿਆ ਵੀ ਬੁਲਾਓ ਉਹਨਾਂ ਨੂੰ ਦੋਹਾਂ ਨੂੰ। ਕਹਿਓ ਜਾਏ ਕੇ ਤਿੰਨ ਦੋਏ ਆਗੇ, ਸੇਵਕ ਨੇ ਉਹ ਦੋਹਾਂ ਦੇ ਅੱਗੇ ਜਾ ਕੇ ਉਹ ਕਹਿ ਦਿੱਤਾ ਹੈ। ਨਿਸ਼ਚੇ ਗੁਰੂ ਸਮਾਵਨ ਲਾਗੇ, ਜੇ ਸ੍ਰੀ ਚੰਦ ਲਕਸ਼ਮੀ ਦਾ ਭਰੋਸਾ ਕਰ ਲੋ, ਗੁਰੂ ਮਹਾਰਾਜ ਤੁਹਾਨੂੰ ਜੋਤੀ ਜੋਤ ਸਮਾਉਣ ਲੱਗ ਪਏ। ਮਾਤਾ ਬਿਨਤੀ ਕੀਨ ਕਨੇਰੀ, ਤੁਹਾਡੀ ਮਾਤਾ ਨੇ ਬਹੁਤ ਬੇਨਤੀਆਂ ਕੀਤੀਆਂ ਹਨ, ਮੁਝ ਤੁਮ ਪਾਸ ਪਠਾਇਓ ਫੇਰੀ, ਇਸ ਕਰਕੇ ਮਹਾਰਾਜ ਨੇ ਕਿਹਾ ਤੇ ਫਿਰ ਤੋਂ ਮੈਨੂੰ ਤੁਹਾਡੇ ਪਾਸ ਮਹਾਰਾਜ ਨੇ ਹੁਣ ਤੀਜੀ ਵਾਰ ਫੇਰ ਭੇਜ ਦਿੱਤਾ। ਰੰਚਕ ਔਰ ਬਿਲੰਬ ਨ ਕੋਈ, ਇਹ ਹੁਣ ਤੁਸੀਂ ਸੱਚ ਜਾਣ ਲੋ, ਮਹਾਰਾਜ ਦੇ ਸੱਚਖੰਡ ਜਾਣ ਵਿੱਚ ਹੁਣ ਥੋੜੇ ਮਾਤਰ ਵੀ ਕੋਈ ਕਹਿੰਦੇ ਦੇਰੀ ਨਹੀਂ ਹੈ। ਚਾਹੋ ਤਾਂ ਮਿਲੋ ਭਲੇ ਬਿਧ ਹੋਈ, ਚਾਹੁੰਦੇ ਹੋ ਤਾਂ ਮਿਲ ਲੋ, ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚੰਗਾ ਹੀ ਹੋਊਗਾ, ਭਲਾ ਹੀ ਹੋਊਗਾ। ਸ੍ਰੀ ਚੰਦਪੁਨ ਲਕਸ਼ਮੀ ਦਾਸਾ, ਇਸ ਤਰ੍ਹਾਂ ਜਦੋਂ ਸੇਵਕ ਨੇ ਤੀਜੀ ਵਾਰ ਕਿਹਾ ਵੀ ਮਾਤਾ ਵੀ ਕਹਿ ਰਹੀ ਹੈ, ਮਹਾਰਾਜ ਵੀ ਤੀਜੀ ਵਾਰ ਕਹਿ ਰਹੇ, ਉਸ ਵੇਲੇ ਸ੍ਰੀ ਚੰਦ ਤੇ ਪੁਨਾ ਲਕਸ਼ਮੀ ਦਾਸ ਜਿਹੜੇ ਦੋਵੇਂ ਭਰਾ ਹੈ, ਮਾਤ ਬਾਤ ਸੁਣ ਪਏ ਉਦਾਸਾ, ਆਪਣੇ ਮਾਤਾ ਦੇ ਬਚਨ ਸੁਣ ਕੇ ਬਹੁਤ ਹੀ ਉਦਾਸ ਜੇ ਉਪਰਾਮ ਜੇ ਹੋ ਗਏ ਹਨ। ਤਤ ਛਿਨ ਉੱਠੇ ਤਜੇ ਅਨਮਤਾ, ਹੋਰ ਸਾਰਾ ਸਲਾਹਾਂ ਜੀਆਂ ਛੱਡ ਕੇ ਝੱਟ ਪਾਟੀ ਦੋਵੇਂ ਭਰਾ ਖੜਿਆ ਹੋ ਗਏ। ਕਹਿਓ ਸਮਾਏ ਨ ਸਾਚੇ ਪਿਤਾ, ਇਹ ਆਪੋ ਵਿੱਚ ਇੱਕ ਦੂਸਰੇ ਨੂੰ ਕਹਿਣ ਲੱਗੇ ਵੀ ਕਿਤੇ ਸੱਚੀ ਮੁੱਚੀ ਨਾ ਪਿਤਾ ਜੀ ਸਮਾ ਜਾਣ, ਸੱਚਖੰਡ ਨਾ ਚਲੇ ਜਾਣ। ਗਮ ਦੋਨੇ ਮਿਲਨ ਭਈ ਇਤ ਐਸੇ। ਇਉਂ ਕਹਿੰਦੇ ਆਪੋ ਵਿੱਚ ਹੀ ਕਹਿ ਕੇ ਚਲ ਗਏ, ਚੱਲਣ ਮਿਲਣ ਲਈ ਚੱਲ ਪਏ। ਇੱਧਰ ਤਾਂ ਇਸ ਤਰ੍ਹਾਂ ਗੱਲ ਹੋ ਗਈ, ਉਤਕੀ ਸੁਣ ਹੋ ਕੀਨ ਗੁਰ ਜੈਸੇ। ਉੱਧਰ ਜਿਵੇਂ ਗੁਰੂ ਮਹਾਰਾਜ ਨੇ ਕੀਤੀ ਗੱਲਬਾਤ, ਉਹ ਵੀ ਸੁਣ ਲਓ। ਅੰਬਰ ਪਾਏ ਬਦਨ ਪਰ ਤਬ ਹੀ, ਇੱਧਰ ਮਹਾਰਾਜ ਨੇ ਕਹਿੰਦੇ ਆਪਣੇ ਮੁਖ ਦੇ ਤੇ ਸਰੀਰ ਉੱਪਰ ਵਸਤਰ ਜਾਂ ਚਾਦਰਾ ਜਾਂ ਪਾ ਲਿਆ। ਪੌੜ ਗਏ ਦੇਖਹਿ ਨਰ ਸਭ ਹੀ, ਸਾਰੇ ਲੋਕਾਂ ਦੇ ਦੇਖਦਿਆਂ ਦੇਖਦਿਆਂ ਗੁਰੂ ਮਹਾਰਾਜ ਜੀ ਲੇਟ ਗਏ ਹਨ। ਕਿਸ ਮਾਏ ਤਨ ਰਹੇ ਨ ਪ੍ਰਾਣਾ। ਉਸੇ ਵੇਲੇ ਕਹਿੰਦੇ ਜੋਤੀ ਜੋਤ ਆ ਗਏ, ਸਰੀਰ ਵਿੱਚ ਸਵਾਸ ਹੀ ਨਹੀਂ ਰਹੇ। ਭਾਕ ਹਾਏ ਕੋ ਸ਼ਬਦ ਮਹਾਨਾ। ਉਸੇ ਵੇਲੇ ਗੁਰੂ ਕੇ ਸਿੱਖਾਂ ਵੱਲੋਂ ਹਾਹਾਕਾਰ ਦਾ ਬੜਾ ਭਾਰੀ ਆਵਾਜ਼ਾ ਆਇਆ ਹੈ। ਕਰਹੀ ਲੋਕ ਵਿਲਾਪ ਕਲਾਪ, ਕਿੰਨੇ ਕਹਿੰਦੇ ਉੱਥੇ ਲੋਕ ਬੈਠੇ ਆ ਬਹੁਤ ਬਿਰਲਾਪ ਕਰ ਰਹੇ। ਭਇਓ ਪ੍ਰਭੂ ਕੋ ਬਿਰਹੋ ਪ੍ਰਤਾਪ, ਕਹਿੰਦੇ ਮਹਾਰਾਜ ਦੇ ਵਿਛੋੜੇ ਦਾ ਬੜਾ ਭਾਰੀ ਸਭ ਨੂੰ ਪ੍ਰਤਾਪਾ, ਕੀ ਦੁੱਖ ਹੋਇਆ ਹੈ। ਨਰਨ ਵਿਖੈ ਭਾਰ ਉਦਨ ਕਨੇਰਾ, ਲੋਕਾਂ ਵਿੱਚ ਕਹਿੰਦੇ ਇਸ ਤਰ੍ਹਾਂ ਬਰਾਗ ਦਾ ਰੋਣ ਦਾ ਆਵਾਜ਼ਾ ਜਾ ਸ਼ੁਰੂ ਹੋਇਆ ਬੇਅੰਤ। ਸੁਰਨ ਮਝਾਰ ਆਨੰਦ ਵਧੇਰਾ, ਉੱਧਰ ਜਿਹੜੇ 33 ਕਰੋੜ ਦੇਵਤੇ ਆਕਾਸ਼ ਵਿੱਚ ਹੈ ਉਹਨਾਂ ਨੂੰ ਬੜਾ ਕਹਿੰਦੇ ਆਨੰਦ ਹੋ ਰਿਹਾ, ਖੁਸ਼ੀਆਂ ਮਨਾ ਰਹੇ ਵੀ ਹੁਣ ਸਾਡੇ ਕੋਲ ਸਤਿਗੁਰੂ ਆਉਣਗੇ। ਅਤ ਉਤਸਵ ਕੇ ਗੀਤਨ ਗਾਵੇ ਹੈ, ਬੜੇ ਜਿਵੇਂ ਵਿਆਹ ਹੁੰਦਾ ਉਤਸ਼ਾਹ ਵਾਲੇ ਗੀਤ ਗਾਉਂਦੇ ਦੇਵਤੇ। ਬਾਦਿਤ ਤਾਲ ਮਿਲਾਏ ਬਜਾਵੇ ਹੈ, ਨੇ ਸਾਜ ਉਹਨਾਂ ਨੂੰ ਤਲਾਲ ਵਿੱਚ ਮਿਲਾ ਕੇ ਸੁਰ ਵਿੱਚ ਮਿਲਾ ਕੇ ਬਜਾਉਂਦੇ ਹਨ। ਸਵੈਯਾ ਨੰਦੀ ਸੋ ਬ੍ਰਿਖ ਚੜੇ ਸਿਵ ਜੂ, ਹਾਂ ਕਿਹੜੇ ਕਿਹੜੇ ਦੇਵਤੇ ਮਹਾਰਾਜ ਨੂੰ ਕਹਿੰਦੇ ਫਿਰ ਉਹ ਜਦੋਂ ਮਹਾਰਾਜ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ ਹੈ, ਇਹ ਫਿਰ ਸਤਿਕਾਰ ਵਜੋਂ ਚੱਲ ਕੇ ਆਏ ਨੇ। ਉਹ ਸਾਰੇ ਦੇਵਤਿਆਂ ਦੇ ਨਾਂ ਕਵੀ ਜੀ ਨੇ ਖੋਲ ਖੋਲ ਕੇ ਦੱਸੇ ਹੈ ਵੀ ਸ਼ਿਵਜੀ ਨੰਦੀ ਨਵੇਂ ਬੈਲ 'ਤੇ ਚੜ੍ਹ ਕੇ ਆਇਆ, ਜਿਹੜਾ ਇਹ ਬ੍ਰਹਮ ਹੈ ਹੰਸ ਦੀ ਸਵਾਰੀ ਕਰਕੇ ਆਇਆ ਹੈ। ਇਸ ਤਰ੍ਹਾਂ ਹੀ ਵਿਸ਼ਨੂੰ ਭਗਵਾਨ ਜੀ ਗਰੁੜ ਦੀ ਸਵਾਰੀ 'ਤੇ ਆ ਗਏ ਹਨ, ਸ਼ਿਵਜੀ ਬੈਲ ਦੀ ਸਵਾਰੀ ਕਰਕੇ ਆ ਗਏ। ਜੋ ਆਪੋ ਆਪਣੀਆਂ ਸਵਾਰੀਆਂ ਹਨ ਉੱਪਰ ਸਵਾਰ ਹੋ ਕੇ ਜਿਵੇਂ ਸਤਿਕਾਰ ਵਾਸਤੇ ਅੱਗੋਂ ਆਏ ਹਨ, ਉਹ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਅੱਜ ਸਮਾਂ ਹੋਇਆ ਜਿਸ ਕਰਕੇ ਇੱਥੇ ਸਮਾਪਤੀ ਹੈ ਜੀ। ਨਰਨ ਵਿਖੈ ਭਾਰ ਉਦਨ ਕਨੇਰਾ, ਸੁਰਨ ਮਝਾਰ ਆਨੰਦ ਵਧੇਰਾ, ਅਤ ਉਤਸਵ ਕੇ ਗੀਤਨ ਗਾਵੇ ਹੈ, ਬਾਦਿਤ ਤਾਲ ਮਿਲਾਏ ਬਜਾਵੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਟੇ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀਏ ਪਰੋ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹੁਣ ਠਾਕੁਰ।